ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸੌ ਝਗਰਤ ਪਾਪ ਰਹਾਓ ਜਿਸ ਧਨ ਕਾ ਤੁਮ ਗਰਬ ਕਰਤ ਹੋ ਸੋ ਧਨ ਕਿਸ ਹੈ ਨਾ ਆਪ ਖਿਨ ਮਹਿ ਛੋੜ ਜਾਇ ਬਿਖਿਆ ਰਸ ਤੋ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨਕੇ ਜਾਪੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮਕੋ ਜੋ ਸੁਨਹੋ ਤੋ ਜਾਇ ਸੰਤਾਪ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ ਗੁਰੂ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ ਪ੍ਰਕਾਸ਼ ਸੇਵਾ ਦੇ ਨਾਲ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ ਆਪ ਜੀ ਨੂੰ ਆਗਿਆਕਾਰੀ ਜਾਣ ਕੇ ਪਰਖ ਵਿੱਚ ਪੂਰਿਆਂ ਉੱਤਰ ਸਮਝ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਅਨੁਸਾਰ ਗੁਰ ਤਖ਼ਤ ਜੀ ਦੇ ਤਖ਼ਤ ਉੱਪਰ ਸਵਾਇਮਾਨ ਕੀਤਾ। ਉਹ ਆਪਾਂ ਪ੍ਰਸੰਗ ਸ਼ਰਵਣ ਕਰ ਰਹੇ ਸੀ। ਕਲ ਵਿਸਥਾਰ ਨਾਲ ਸਰਵਣ ਕਰੀ ਲਏ। ਇਸੇ ਤਰ੍ਹਾਂ ਜੋ ਪ੍ਰਿਥੀ ਚੰਦ ਸ਼ਲਕ ਉਟਕ ਰੱਖ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਸੋਂ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਤੋਂ ਸਿੱਖ ਰਾਹੀਂ ਦੋ ਚਿੱਠੀਆਂ ਭੇਜੀਆਂ ਸੀ, ਉਹ ਲੁਕੋ ਕੇ ਰੱਖ ਲਈਆਂ ਸੀ। ਤੀਸਰੀ ਸਿੱਖ ਚਿੱਠੀ ਸਿੱਖ ਰਾਹੀਂ ਜਦੋਂ ਮਹਾਰਾਜ ਦੇ ਕੋਲ ਪੁੱਜ ਗਈ, ਉਹਦੀ ਪੁੱਛ ਪੜਤਾਲ ਹੋ ਗਈ ਸੀ, ਇਸ ਦੇ ਪਾਸੋਂ ਇਹ ਸਾਫ਼ ਹੀ ਮੁੱਕਰ ਗਿਆ ਸੀ। ਸਗੋਂ ਹੋਰ ਹੀ ਕੁਛ ਕਹਿੰਦਾ ਸੀ, ਉਹ ਚਾਰ ਉਂਗਲਾਂ ਦਾ ਕਾਗਜ਼ ਹੈ ਮੈਂ ਕਿ ਉਹਦਾ ਪਤੰਗ ਗੁੱਡਾ ਬਣਾ ਕੇ ਕਾਸ਼ ਚੜਾਉਣਾ ਹੈ, ਜਾਂ ਕੋਈ ਚੈੱਕ ਬੁੱਕ ਹੈ ਬੈਂਕ ਦਾ ਮੈਂ ਤਾਂ ਕੀ ਕਰਾਉਣਾ ਹੈ। ਵੋਟ ਪੋਟੀ ਬੋਲੀ ਗਿਆ ਸੀ। ਰਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕਰਕੇ ਕਿ ਆਹ ਦੇਖੋ ਇੱਧਰ ਪ੍ਰਿਥੀ ਚੰਦ, ਉੱਧਰ ਗੁਰੂ ਅਰਜਨ ਦੇਵ ਮਹਾਰਾਜ ਜੀ, ਇਹ ਗੁਰਤਾ ਗੱਦੀ ਦੇ ਉੱਤਰ ਯੋਗ ਹਨ। ਸੋ ਆਪ ਜੀ ਨੇ ਸਪਸ਼ਟ ਹੀ ਕਹਿ ਦਿੱਤਾ ਕਿ ਜਿਹਨੇ ਦੇਵੀ ਕਹਾਉਣਾ ਹੈ ਸਭ ਇਹਨਾਂ ਦੇ ਅੰਦਰ ਹੈ, ਅਤੇ ਮਹਾਰਾਜ ਤੁਹਾਡੀ ਆਗਿਆ ਦਾ ਵੀ ਇਹਨਾਂ ਨੇ ਹਰ ਤਰ੍ਹਾਂ ਕਰਕੇ ਪਾਲਣ ਕੀਤਾ ਹੈ, ਆਗਿਆ ਵਿੱਚ ਰਹੇ ਹੈ, ਤੁਹਾਡੇ ਨਾਲੋਂ ਸਿਆਣਾ ਬਾਕੀ ਹੋਰ ਕੌਣ ਹੈ। ਆਪ ਜੀ ਨੇ ਉਹ 1638 ਬਿਕਰਮੀ ਭਾਦਰੋਂ ਸੁਦੀ ਏਕਮ, ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੇ ਦਿਨ ਕੀਤਾ ਸੀ, ਉਸੇ ਭਾਦਰੋਂ ਸੁਦੀ ਏਕਮ ਵਾਲੇ ਦਿਨ ਇਹ 1638 18 ਕੁ ਸਾਲ ਦੀ ਆਪ ਜੀ ਦੀ ਉਦੋਂ ਉਮਰ ਹੈ ਸੀ, ਗੁਰਤਾ ਦੀ ਗੱਦੀ ਦੇ ਉੱਪਰ ਸਵਾਇਮਾਨ ਕਰ ਦਿੱਤਾ ਸੀ। ਸਾਰੀਆਂ ਸੰਗਤਾਂ ਨੂੰ ਆਗਿਆ ਹੋਈ ਸੀ ਵੀ ਯਥਾ ਸ਼ਕਤ ਭੇਟਾਂ ਰੱਖ ਰੱਖ ਕੇ ਇਹਨਾਂ ਨੂੰ ਮੱਥਾ ਟੇਕੋ। ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਉੱਠੇ, ਗੁਰਤਾ ਗੱਦੀ ਦਾ ਜਿਹੜਾ ਤਿਲਕ ਹੈ ਮੱਥੇ ਉੱਪਰ ਸਵਾਇਮਾਨ ਕਰ ਦਿੱਤਾ, ਨਮਸਕਾਰ ਕਰਕੇ ਸਜ ਗਏ। ਫਿਰ ਵਾਰੀ ਵਾਰੀ ਗੁਰੂ ਕੇ ਸਿੱਖ ਸੇਵਕ ਉੱਠ ਕੇ ਯਥਾ ਸ਼ਕਤ ਭੇਟਾਂ ਰੱਖ ਕੇ ਮੱਥਾ ਟੇਕਣ ਲੱਗ ਪਏ। ਪ੍ਰਿਥੀ ਚੰਦ ਗਰਦਨ ਜੀ ਨੀਵੀਂ ਕਰਕੇ ਪਛਤਾਵਾ ਕਰਦਾ ਮਹਾਂਦੇਵ ਸਮੇਤ ਬੈਠਾ ਰਿਹਾ। ਜਦੋਂ ਸਭਾ ਬਰਖਾਸਤ ਹੋ ਗਈ, ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਿਆਂ ਜਾਂਦਿਆਂ ਬਹੁਤੇ ਨੇ ਪੁੱਠੇ ਸਿੱਧੇ ਲਫ਼ਜ਼ ਕਹੇ ਕਿ ਤੇਰੀ ਬੁੱਢਾ ਹੋਣ ਕਰਕੇ ਅਕਲਮਤ ਮਾਰੀ ਗਈ। ਪਹਿਲਾਂ ਮੈਂ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮਾਨ ਹੀ ਜਾਣਦਾ ਸਤਿਕਾਰ ਰੱਖਦਾ ਸੀ, ਅੱਜ ਤੇਰੀ ਕਰਤੂਤ ਮੈਂ ਦੇਖ ਲਈ ਹੈ, ਤੂੰ ਇਹੋ ਜਿਹਾ ਹੈ। ਤੂੰ ਪਿਤਾ ਗੁਰੂ ਜੀ ਨੂੰ ਰੋਕਣਾ ਸੀ, ਕੁਛ ਕਿਹਾ ਹੈ? ਉਸਨੇ ਕਿਹਾ ਵੀ ਜੇ ਤੂੰ ਪਿਤਾ ਗੁਰੂ ਦੀ ਆਗਿਆ ਵਿੱਚ ਰਹਿੰਦਾ, ਮੇਰੇ ਬਿਨਾਂ ਕਹੇ ਤਾਂ ਸਭ ਕੁਝ ਦੇਣਾ, ਨਾ ਕੋਈ ਸੇਵਾ, ਨਾ ਤੂੰ ਆਗਿਆ ਵਿੱਚ ਚੱਲਿਆ ਹੈ, ਕਸੂਰ ਤਾਂ ਤੇਰਾ ਹੀ ਹੈ। ਇਸ ਤਰ੍ਹਾਂ ਫਿਰ ਪਿਤਾ ਗੁਰੂ ਜੀ ਦੇ ਕੋਲ ਚਲਿਆ ਗਿਆ। ਫਿਰ ਉੱਥੇ ਲੜਨ ਲੱਗ ਗਿਆ, ਝਗੜਾ ਕਰਨ ਲੱਗਿਆ, ਤੁਸੀਂ ਮੇਰੀ ਬਸ ਉਹਨੂੰ ਦੇ ਦਿੱਤੀ, ਹੁਣ ਮੇਰੇ ਕੋਲ ਮਾਇਆ ਹੈਗੀ ਹੈ, ਇਸ ਮਾਇਆ ਦੇ ਬਲ ਨਾਲ ਮੈਂ ਕਿਸੇ ਪਾਤਸ਼ਾਹ ਨਾਲ ਗਾਂਢਾ ਛਾਂਡਾ ਕਰ ਲੂੰ। ਫਿਰ ਇਸ ਤਰ੍ਹਾਂ ਤੁਹਾਨੂੰ ਪਿਓ ਪੁੱਤਰ ਨੂੰ ਕਹਿੰਦੇ ਜੇਲ੍ਹ ਵਿੱਚ ਸੁੱਟ ਕੇ, ਫਿਰ ਤੁਹਾਡੀ ਬਿਨਾਂ ਗੁਰਤਾ ਗੱਦੀ ਦਿੱਤਿਆਂ ਤੋਂ ਮੇਰੇ ਕੋਲ ਗੱਦੀ ਆ ਜਾਊ, ਫਿਰ ਤੁਹਾਡਾ ਕੀ ਹੋਊਗਾ? ਇਹੋ ਜਿਹੇ ਹੰਕਾਰ ਦੇ ਬੱਚੇ ਨੇ ਬਹੁਤ ਕੁਛ ਇਹਨੇ ਕਹੇ। ਮਾਤਾ ਭਾਨੀ ਜੀ ਨੇ ਵੀ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਇੱਕ ਸ਼ਬਦ ਵੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਦੇ ਪਰਸਾਏ ਸਮਝਾਉਣ ਵਾਸਤੇ ਕਿਹਾ। ਜੋ ਮਾਤਾ ਭਾਨੀ ਜੀ ਨੇ ਲਫ਼ਜ਼ ਕਹੇ ਸਨ, ਉਹਨਾਂ ਲਫ਼ਜ਼ਾਂ ਨੂੰ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਬਿਆਨ ਕੀਤਾ। ਉਹ ਜੋ ਲਫ਼ਜ਼ ਆਪ ਜੀ ਨੇ ਕਹੇ ਸੀ, ਅੱਜ ਉਹ ਪ੍ਰਸੰਗ ਆ ਰਿਹਾ ਸਾਰਾ ਖੋਲ੍ਹ ਖੋਲ੍ਹ ਕੇ। ਜਿਵੇਂ ਤੇ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਮੁਖ ਵਾਕ ਸਾਰਗ ਮਹੱਲਾ ਚੌਥਾ ਘਰ ਤੀਜਾ ਦੋ ਪਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ। ਸਵਾਏ ਮਾਨ ਮੁਖ ਦੇ ਬਚਨ ਸਾਰੰਗ ਰਾਗ ਵਿੱਚ ਉੱਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਇਸ ਸ਼ਬਦ ਦਾ ਜੇ ਕੀਰਤਨ ਕਰਨਾ ਹੈ ਤਾਂ ਤੀਸਰੇ ਸੁਰਤਾਲ ਦੇ ਵਿੱਚ ਅੱਗਿਆ ਹੈ। ਇਹ ਸ਼ਬਦ ਦੋ ਪਦਾਂ ਵਾਲਾ ਹੈ, ਦੋ ਪੌੜੀਆਂ ਵਾਲਾ ਹੈ। ਪਰਮੇਸ਼ਰ ਕੈਸਾ ਹੈ, ਉਹਦਾ ਵਸਤੂ ਨਿਰਦੇਸ਼ ਆਪ ਜੀ ਮੰਗਲ ਕਰ ਰਹੇ ਹੈ ਕਿ ਇੱਕੋ ਇੱਕ ਹੈ ਭਾਈ, ਇੱਕੋ ਇੱਕ ਹੁੰਦਾ ਹੋਇਆ ਉਹ ਓਂਕਾਰ ਹੈ, ਸਭ ਦਾ ਰੱਖਕ ਵੀ ਹੈ ਅਤੇ ਓਂਕਾਰ ਸਭ ਦਾ ਪ੍ਰਕਾਸ਼ਕ ਵੀ ਹੈ ਅਤੇ ਓਂਕਾਰ ਸਾਰਿਆਂ ਦਾ ਅੰਗੀਕਾਰ ਕਰਨ ਵਾਲਾ, ਪੱਖ ਵੀ ਕਰਨ ਵਾਲਾ, ਸਹਾਇਤਾ ਵੀ ਕਰਨ ਵਾਲਾ, ਮਦਦ ਕਰਨ ਵਾਲਾ ਹੈ ਅਤੇ ਪ੍ਰਾਪਤ ਹੁੰਦਾ ਸਤਿਗੁਰੂ ਦੀ ਉਹ ਕਿਰਪਾ ਕਰਕੇ। ਇਹ ਸੰਕੇਤੀ ਅਰਥ ਹੈ, ਜਾਣੀ ਟਕਸਾਲੀ ਅਰਥ ਨਿਯਮਬੱਧ ਹੈ ਵੀ ਜਿੱਥੇ ਵੀ ਮੰਗਲ ਆ ਜਾਵੇ ਉੱਥੇ ਇਹੀ ਅਰਥ ਹੋਣਗੇ। ਓਂਕਾਰ ਦੇ ਰੱਖਿਆ ਕਰਨ ਵਾਲਾ ਕਰ ਲਓ ਜਾਂ ਉਹ ਸਭ ਦਾ ਪ੍ਰਕਾਸ਼ ਕਰ ਲਓ ਜਾਂ ਅੰਗੀਕਾਰ ਕਰਨ ਵਾਲਾ, ਪੱਕ ਕਰਨ ਵਾਲਾ, ਸਹਾਇਤਾ ਕਰਨ ਵਾਲਾ ਕਰ ਲਓ, ਇਹ ਤਿੰਨੇ ਅਰਥ ਜਾਣੀ ਇਹ ਸੰਕੇਤੀ ਹਨ। ਇਹ ਨਿਜਮਨ ਹੈ ਵੀ ਇਹ ਯਥਾਰਥ ਹੈ, ਠੀਕ ਹੈ। ਓਂਕਾਰ ਦੇ ਇਸ ਤੋਂ ਬਗੈਰ ਹੋਰ ਉਹ ਧਾਰਮਿਕ ਪੁਸਤਕਾਂ ਅਨੁਸਾਰ ਵੱਖਰੇ ਵੱਖਰੇ ਯੋਗ ਮਤ ਅਨੁਸਾਰ ਓਂਕਾਰ ਦੇ ਕੋਈ ਹੋਰ ਅਰਥ ਹੈ, ਵਿਦਾਂਤ ਮਤ ਅਨੁਸਾਰ ਨਾ ਕੀ ਅਤੇ ਓਂਕਾਰ ਦੇ ਅਰਥ ਕੁਝ ਹੋਰ ਹਨ। ਇਸ ਤਰ੍ਹਾਂ ਇਹਦੇ ਵਿੱਚ ਵੀ 63 ਤਰ੍ਹਾਂ ਦੇ ਭੇਦ ਓਂਕਾਰ ਦੇ ਵਿੱਚ ਹੀ, ਫਿਰ ਇਹਨਾਂ ਦੀਆਂ ਮਾਤਰਾ ਦੇ ਵਿੱਚ ਵੀ ਆਪੋ ਆਪਣੀ ਮਤ ਭੇਦ ਹੈ। ਕੋਈ 2.5 ਮਾਤਰਾ ਦਾ ਓਂਕਾਰ ਮੰਨਦਾ ਹੈ, ਕੋਈ 3.5 ਮਾਤਰਾ ਦਾ, ਕੋਈ 4.5 ਮਾਤਰਾ ਦਾ ਮੰਨਦਾ ਹੈ। ਰੋ ਵਿਚਾਰ ਇਸ ਤਰ੍ਹਾਂ ਜੋ ਪਰਮੇਸ਼ੁਰ ਇੱਕੋ ਇੱਕ ਸਭ ਦਾ ਪ੍ਰਕਾਸ਼ ਸਤਿਗੁਰੂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੁੰਦਾ ਹੈ। ਉਹ ਆਪ ਜੀ ਨੇ ਕਿਹਾ ਕਾਹੇ ਪੂਰ ਚਕਰਤ ਹੋ ਸੰਗ ਬਾਪ, ਜਿਵੇਂ ਮਾਤਾ ਨੇ ਕਿਹਾ ਸੀ ਉਹਨਾਂ ਸ਼ਬਦ ਲਫਜ਼ਾਂ ਨੂੰ ਆਪ ਜੀ ਇਹ ਸ਼ਬਦ ਕਹਿ ਰਹੇ ਹੈ। ਮਾਂ ਭਾਨੀ ਕਹਿ ਰਹੀ ਹੈ ਵੀ ਹੇ ਪੁੱਤਰ ਪ੍ਰਿਥੀ ਚੰਦ, ਤੁਸੀਂ ਆਪਣੇ ਬਾਪ ਨਾਲ ਕਿਉਂ ਝਗੜਦੇ ਹੋ? ਪਿਤਾ ਨਾਲ ਤਾਂ ਨਹੀਂ ਝਗੜਾ ਕਰੀਦਾ ਹੁੰਦਾ, ਸਿਆਣਾ ਪੁੱਤ ਤਾਂ ਨਹੀਂ ਕਰਦਾ ਹੈ। ਵਿਦਵਾਨਾਂ ਨੇ ਉਹ 4 ਤਰ੍ਹਾਂ ਦੇ ਪੁੱਤ ਮੰਨੇ ਨੇ। ਇੱਕ ਤਾਂ ਕਹਿੰਦੇ ਹੁੰਦੇ ਆ ਵੀ ਪੁੱਤ ਹੁੰਦੇ, ਇੱਕ ਹੁੰਦੇ ਕਪੁੱਤ, ਇੱਕ ਹੁੰਦੇ ਸਪੁੱਤ, ਇੱਕ ਹੁੰਦੇ ਵਾਰਸ ਪੁੱਤਰ। ਉਹਦੇ ਵਿੱਚ ਉਹਨਾਂ ਨੇ ਨਿਰਣਾ ਕੀਤਾ ਵੀ ਪੁੱਤਰ ਤਾਂ ਉਹ ਖਵਾਉਣ ਦੇ ਹੱਕਦਾਰ ਹੈ ਵੀ ਜਿੰਨੀ ਕੁ ਆਪਣੇ ਪਿਓ ਦਾਦੇ ਲੱਕੜ ਦਾਦੇ ਦੀ ਜ਼ਮੀਨ ਜਾਇਦਾਦ ਹੈ, ਜਿੰਨਾ ਘਰ ਕਾਟ ਹੈ, ਜਿੰਨਾ ਕੁ ਹੈ ਉਹਨਾਂ ਉਹ ਬਣਿਆ ਬਣਾਇਆ ਰੱਖਣ, ਨਾ ਵਧਾਉਣ ਨਾ ਘਟਾਉਣ। ਉਹਨਾਂ ਨੂੰ ਵਿਦਵਾਨਾਂ ਨੇ ਕਿਹਾ ਵੀ ਇਹ ਪੁੱਤਰ ਹੈ ਅਤੇ ਦੂਜੇ ਨੰਬਰ 'ਤੇ ਹੁੰਦੇ ਕਪੁੱਤ ਵੀ ਜਿਹੜਾ ਪਿਓ ਦਾਦੇ ਦਾ ਕਰਿਆ ਕਰਾਇਆ, ਕੱਟਿਆ ਕਮਾਇਆ, ਜੋ ਕੁਛ ਹੈ ਕਰੇ, ਸਭ ਉਜਾੜ, ਸਭ ਹੜੱਪ ਕਰ ਜਾਣ ਅਤੇ ਪਿਓ ਨਾਲ ਵੀ ਝਗੜਾ ਕਰਨ, ਪਿਓ ਨੂੰ ਵੀ ਗਾਲਾਂ ਕੱਢਣ ਅਤੇ ਉਹਦੇ ਗੱਲ ਪੈਣ। ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਇਹ ਤਾਂ ਕਪੁੱਤ ਹੈ। ਇਸੇ ਤਰ੍ਹਾਂ ਇੱਕ ਹੁੰਦਾ ਵੀ ਸਪੁੱਤ, ਵੀ ਜਿੰਨਾ ਕੁ ਪਿਓ ਦਾਦੇ ਦਾ ਬਣਿਆ ਬਣਾਇਆ ਉਹਨੂੰ ਵੀ ਸਮਾਨ ਅਤੇ ਉਹਨੂੰ ਕੁਝ ਹੋਰ ਵਧਾ ਦੇਵੇ, ਜ਼ਿਆਦਾ ਕਰ ਦੇਵੇ। ਉਹਨੂੰ ਕਹਿੰਦੇ ਵੀ ਇਹ ਬਈ ਸੁਪੁੱਤ ਹੈ, ਸ੍ਰੇਸ਼ਟ ਪੁੱਤਰ ਹੈ। ਇੱਕ ਹੁੰਦਾ ਬਲ ਸ੍ਰੇਸ਼ਟ ਪੁੱਤ, ਵੀ ਸ੍ਰੇਸ਼ਟ ਤੋਂ ਸ੍ਰੇਸ਼ਟ ਸੁਪੁੱਤਰ ਉਹ ਹੁੰਦਾ ਵੀ ਉਹ ਵੀ ਜਾਂ ਤਾਂ ਭਗਤ ਬਣ ਕੇ ਮਾਂ ਪਿਓ ਦਾ ਕੁਲਦਾਨਾ ਰੋਸ਼ਨ ਕਰ ਦੇਵੀ, ਜਿਵੇਂ ਕਬੀਰ ਸਾਹਿਬ ਹੈ, ਹੁਣ ਉਹ ਵਰਸ ਪੁੱਤ ਹੈ, ਸਾਰੀ ਦੁਨੀਆਂ ਵਿੱਚ ਆਪਣੇ ਮਾਂ ਪਿਓ ਦਾ, ਆਪਣੀ ਜੁਲਾਹੇ ਕੁਲ ਦਾ ਨਾਂ ਰੋਸ਼ਨ ਕਰਕੇ ਰੱਖ ਦਿੱਤਾ ਹੈ। ਜੁਲਾਹਾ ਕੋਈ ਵੀ ਉਹ ਧੌਣ ਚੁੱਕ ਕੇ ਕਹਿੰਦਾ ਸਾਡਾ ਭਗਤ ਕਬੀਰ ਹੋਇਆ। ਜੇ ਨਾ ਹੁੰਦਾ ਕੋਈ ਜੁਲਾਹਾ ਚੁੱਕਦਾ, ਜੁਲਾਹਿਲਾ ਤਾਂ ਕਮਲੇ ਕਹਿੰਦੇ ਹੈ। ਆਪ ਵੀ ਕਬੀਰ ਕਹਿੰਦਾ ਓਸ਼ੀ ਮਤ ਮੇਰੀ ਜਾਤ ਜੁਲਾਹਾ, ਕਹਿੰਦੇ ਮੇਰੀ ਅਕਲ ਮਤ ਅਸੀਂ ਕਮਲਿਆਂ ਵਾਲੀ ਹੈ, ਨਿਕੰਮੀ ਹੈ, ਪਰ ਜਾਤੀ ਵੀ ਜੁਲਾਹਾ ਹੈ। ਪਰ ਇੰਨੀ ਗੱਲ ਚੰਗੀ, ਹਰ ਕਾ ਨਾਮ ਲਿਹੋ ਮੈਂ ਲਾਹ, ਮੈਂ ਕਮਲੇ ਨੇ ਜੁਲਾਹੇ ਨੇ, ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਦਾ ਲਾਹਾ ਜ਼ਰੂਰ ਲਿਆ ਹੈ। ਉਹ ਨਾਮ ਦੇ ਕਰਕੇ ਅੱਜ ਕਬੀਰ ਸਾਹਿਬ ਜੀ ਦਾ ਨਾਂ ਰੋਸ਼ਨ ਹੈ। ਭਗਤ ਰਵਿਦਾਸ ਹੈ, ਹੁਣ ਬਥੇਰੇ ਇੱਥੇ ਫਿਰਦੇ ਦੂਜੇ ਉਹਨਾਂ ਦੇ ਜਾਤ ਵਿੱਚੋਂ, ਉਹ ਸਪੁੱਤ ਬਰ ਸਰਪੁੱਤ ਹੈ, ਕਿਉਂਕਿ ਉਹਨੇ ਸਾਰੀ ਆਪਣੇ ਜਾਤ ਦੇ ਲੋਕਾਂ ਦੇ ਨਾਂ ਨੂੰ ਰੋਸ਼ਨ ਕਰ ਦਿੱਤਾ ਲੋਕਾਂ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਉਹਦੀ ਚੜ੍ਹੀ ਪਈ ਹੈ, ਦੂਜੇ ਦੀ ਕੋਈ ਹੈਗੀ ਹੈ ਉਹਨਾਂ ਵਿੱਚੋਂ ਹੀ, ਕਿਉਂਕਿ ਉਹ ਬਰਸ ਪੁੱਤ ਨਹੀਂ ਹੈ, ਭਗਤ ਨਹੀਂ ਹੈ। ਇਸ ਤਰ੍ਹਾਂ ਜੇ ਕੋਈ ਸੂਰਮਾ ਬਣ ਕੇ ਕੁਰਬਾਨੀ ਕਰਜੇ, ਸ਼ਹੀਦੀ ਪ੍ਰਾਪਤ ਕਰਜੇ ਬਾਬਾ ਦੀਪ ਸਿੰਘ ਜੀ ਨੂੰ, ਜਾਂ ਇਸੇ ਤਰ੍ਹਾਂ ਮਤੀ ਦਾਸ ਭਾਈ ਦਿਆਲਾ ਵਾਂਗੂ ਕਰਜੇ ਕੁਰਬਾਨੀ, ਫਿਰ ਉਹ ਵੀ ਬਰਸ ਪੁੱਤ ਹੈ। ਉਹਨਾਂ ਦੇ ਵੀ ਲੋਕ ਕਹਿੰਦੇ ਵੀ ਇਹ ਫਲਾਣੇ ਵਿੱਚੋਂ ਇਹ ਹੋਇਆ ਸ਼ਹੀਦ, ਇਹ ਵੀ ਇਹੋ ਜਿਹਾ ਹੋਇਆ ਮਹਾਨ। ਇੱਕ ਹੁੰਦਾ ਤੀਜਾ ਸਪੁੱਤ ਵਰ ਵੀ, ਜੇ ਦਾਨੀ ਹੋਵੇ, ਬਹੁਤਾ ਦਾਨ ਕਰੇ, ਫਿਰ ਉਹਦਾ ਨਾਮ ਵੀ ਦੁਨੀਆਂ ਵਿੱਚ ਰੋਸ਼ਨ ਹੁੰਦਾ। ਵੀ ਜਿਵੇਂ ਹੋਵੇ ਹਰੀਚੰਦ ਦਾਨੀ ਸੀ, ਗੁਰੂ ਕਲਗੀਧਰ ਜੀ ਨੂੰ ਅਸੀਂ ਕਹਿੰਦੇ ਸਰਬੰਸ ਦਾਨੀ ਹੈ, ਉਹ ਸਭ ਕੁਛ ਵਾਰਤਾ ਸਿੱਧੇਸ ਕੌਮ ਖਾਲਸੇ ਤਾਂ ਉਹਨਾਂ ਨੇ। ਇਸ ਤਰ੍ਹਾਂ ਜਾਣੀ ਇਹ ਚਾਰ ਤਰ੍ਹਾਂ ਦੇ ਮੰਨੇ ਗਏ ਹੈ। ਇਹ ਹੁਣ ਜੰਮਿਆ ਕੁਪੁੱਤ ਚੰਦ, ਅਤੇ ਉਹਦਾ ਨਾਲ ਹੀ ਛੋਟਾ ਭਰਾ ਜਿਹੜਾ ਅਰਜਨ ਦੇਵ ਹੈ, ਉਹ ਬਰਸਰ ਪੁੱਤ ਹੈ, ਉਹ ਭਗਤੀ ਵੀ ਕਰਦਾ ਹੈ, ਭਗਤ ਉੱਤਰ ਆਏ ਬਟ ਵੀ ਕਹਿ ਰਹੇ ਹੈ ਸੰਸਾਰ ਦੇ ਵਿੱਚ। ਇਸੇ ਤਰ੍ਹਾਂ ਭੱਟ ਇਹ ਵੀ ਕਹਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ, ਇਹ ਗੁਰੂ ਅਰਜਨ ਦੇਵ ਮਹਾਰਾਜ ਤੂੰ ਤਾਂ ਜਨਮ ਲੈਂਦਿਆਂ ਸਾਰੀ ਬ੍ਰਹਮ ਨੂੰ ਪਛਾਣ ਲਿਆ, ਵੀ ਆਪਣੇ ਬਾਲਕ ਅਵਸਥਾ ਵਿੱਚ ਵੀ ਬ੍ਰਹਮ ਕੌਣ ਹੈ, ਰੱਬ ਕੌਣ ਹੈ, ਪਰਮੇਸ਼ਰ ਕੌਣ ਹੈ, ਆਪਣੇ ਨਾਨੇ ਨੂੰ ਪਛਾਣ ਲਿਆ ਵੀ ਇਹ ਰੱਬ ਬੈਠਾ ਪਣਗ ਤੇ। ਇਸ ਤਰ੍ਹਾਂ ਉਹਨੂੰ ਲੀਲਾ ਕਰਕੇ ਤੂੰ ਬ੍ਰਹਮ ਨੂੰ ਪਛਾਣ ਕੇ ਖੁਸ਼ ਕਰ ਲਿਆ, ਆਪਣੇ ਆਪ ਨੂੰ ਪ੍ਰਸੰਨ ਕਰ ਲਿਆ, ਉਹਨਾਂ ਨੂੰ ਸਭ ਕੁਛ ਲੈ ਲਿਆ, ਵੀ ਭਾਰੀ ਗੁਰੂ ਹੋਣਗੇ, ਓੜੀ ਬਾਣੀ ਰਚਣਗੇ। ਇਸ ਤਰ੍ਹਾਂ ਇਸ ਤਰ੍ਹਾਂ ਬਾਕੀ ਹੈ ਵੀ ਕਈ ਵਾਰੀ ਕਹਿ ਦਿੰਦੇ ਵੀ ਇਹਦੇ ਮਾੜੇ ਕਰਮ ਵੀ ਤਾਂ ਇਹ ਜੰਮਿਆ ਹੈ। ਕਈ ਵਾਰੀ ਅਸੀਂ ਹੁੰਦਾ ਤਾਂ ਪੁੱਤ ਹੈ ਪਰ ਇਹੋ ਜਿਹੀ ਕਮਾਈ ਕਰਕੇ ਉਹਨੂੰ ਘੁੰਮਾ ਖਵਾ ਪਿਆ ਦਿੰਦੇ, ਉਹ ਫਿਰ ਮਨ 'ਤੇ ਐਸਾ ਮਾੜਾ ਅਸਰ ਪੈ ਜਾਂਦਾ, ਪੁੱਤ ਹੁੰਦਾ ਵੀ ਕਪੁੱਤ ਬਣ ਜਾਂਦਾ, ਕਿਉਂਕਿ ਉਹ ਸਿਆਣਿਆਂ ਦਾ ਕਹਿਣਾ ਜੈਸਾ ਅੰਨ ਤੈਸਾ ਮਨ, ਜਿਹੋ ਜਿਹਾ ਅੰਨ ਕੋਈ ਬੱਚੇ ਨੂੰ ਤੁਸੀਂ ਖਵਾਓਗੇ ਨਾ, ਜੇ ਤਾਂ ਹੱਕ ਸੱਚ ਦੀ ਕਮਾਈ ਖਵਾਈ ਬੱਚੇ ਨੂੰ, ਉਹ ਪੁੱਤ ਬਣਿਆ ਰਹੂਗਾ। ਜੇ ਇਹੋ ਜਿਹੀ ਬੇਈਮਾਨੀ ਦਾ ਪੈਸਾ ਲਿਆ ਕੇ ਧੋਖੇ ਠੱਗੀ ਦਾ ਮਲਕ ਭਾਗੋ ਮੂੰਹ ਬਣ ਕੇ ਖਵਾ ਤਾ ਨਾ, ਉਹ ਪੁੱਤ 'ਤੇ ਅਸਰ ਪੈ ਜਾਣਾ, ਫਿਰ ਉਹਨੇ ਕਪੁੱਤ ਬਣ ਹੀ ਜਾਣਾ। ਇਹ ਉਹ ਕਿਉਂਕਿ ਅੰਧਾ ਅਸਰ ਹੈ ਮਨ 'ਤੇ, ਉਹਦੇ ਆਪਣੇ 'ਤੇ ਵੀ ਅਸਰ ਹੁੰਦਾ, ਜਿਹਨੇ ਕੋਈ ਹੱਕ ਸੱਚ ਦੀ ਕਮਾਈ ਨਹੀਂ ਨਾ ਖਾਂਦਾ, ਬੇਈਮਾਨੀ ਦੀ ਖਾਂਦਾ, ਚੋਰੀ ਦੀ ਠੱਗੀ ਦੀ ਖਾਂਦਾ, ਅਤੇ ਉਹਦਾ ਮਨ ਵੀ ਆਪ ਵੀ ਬੇਚੈਨ ਰਹਿੰਦਾ। ਕਈ ਲੋਕ ਕਹਿੰਦੇ ਵੀ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ, ਨਿਤਨੇਮ ਬਹੁਤ ਕਰਦੇ ਹਾਂ, ਦੂਜੇ ਪਾਸੇ ਜਿਹੜੀ ਕਮਾਈ ਹੁੰਦੀ ਉਹ ਸਾਰੀ ਝੂਠੀ ਮੂਠੀ ਬੇਈਮਾਨੀ ਧੋਖੇ ਡੇ ਦੀ ਵੱਡੀਆਂ ਦੀ, ਇਸ ਤਰ੍ਹਾਂ ਫਿਰ ਉਹ ਜਿੰਨਾ ਮਰਜ਼ੀ ਕਰੀ ਜਾਏ ਅਤੇ ਉੱਥੇ ਨਹੀਂ ਮਨ 'ਤੇ ਫਿਰ ਅਸਰ, ਕਿਉਂਕਿ ਉਹ ਤਾਂ ਹੁਣ ਘੰਟਾ ਦੋ ਘੰਟੇ ਬਾਣੀ ਪੜੀ ਹੈ, ਇਹਦੇ ਸਾਰੀ ਦਿਹਾੜੀ ਬੇਈਮਾਨੀ ਕਰਨੀ ਹੈ, ਸਾਰੀ ਦਿਹਾੜੀ ਝੂਠ ਮਾਰਨਾ ਹੈ, ਦੁਕਾਨ 'ਤੇ ਬੈਠੇ ਹਾਂ ਦੋ ਢਾਈ ਘੰਟੇ ਵਾਲੀ ਬਾਣੀ ਕੀ ਕਰੂਗੀ, ਉੱਥੇ ਸਾਰੀ ਦਿਹਾੜੀ ਝੂਠ ਹੀ ਮਾਰੀ ਗਿਆ, ਬੇਈਮਾਨੀ ਠੱਗੀ ਕਰੀ ਗਿਆ, ਘੱਟ ਤੋਲੀ ਗਿਆ, ਝੂਠ ਬੋਲੀ ਗਿਆ, ਉਹਦਾ ਮਨ ਵੀ ਉਹ ਜਿਹੜਾ ਕਮਾਈ ਕੀਤੀ ਆਪਣੇ 'ਤੇ ਵੀ ਅਤੇ ਆਪਣੇ ਅੰਸ ਵੰਸ 'ਤੇ ਵੀ ਪੈਂਦਾ ਹੈ। ਇਸ ਕਰਕੇ ਕਈ ਵਾਰੀ ਐਸਾ ਵੀ ਹੋ ਜਾਂਦਾ, ਕਈ ਵਾਰੀ ਸਾਡਾ ਆਪਣਾ ਪਿਛਲਾ ਮਾੜਾ ਕਰਮ ਕੀਤਾ ਹੁੰਦਾ ਅਤੇ ਉਹਦਾ ਵੀ ਫਿਰ ਸਾਡੇ 'ਤੇ ਅਸਰ ਮਾੜਾ ਪੈਂਦਾ, ਕਿਉਂਕਿ ਅਸੀਂ ਕੀਤਾ ਹੈ, ਫਿਰ ਉਹ ਕੋਈ ਬਹਾਨਾ ਬਣਦਾ ਦੁੱਖ ਮਿਲਣ ਦਾ, ਘਰੇ ਹੋਏ ਜਾਂ ਜੰਮ ਪੈਂਦਾ ਫਿਰ ਰੋਣ ਵਰਗਾ, ਕੰਸ ਵਰਗਾ, ਨਾਕਸ਼ ਵਰਗਾ, ਫਿਰ ਉਹ ਦੁੱਖ ਦਿੰਦਾ ਹੈ, ਤੰਗ ਕਰਦਾ ਹੈ, ਕਿਉਂ ਕਰਮ ਫਲ ਵੀ ਹੈਗਾ ਹੈ। ਵੇ ਮਨੁੱਖ ਨੇ ਆਪ ਹੀ ਕੀਤਾ ਹੁੰਦਾ ਕਰਮ, ਜਿਸ ਕਰਕੇ ਫਿਰ ਉਹ ਕਰਮ ਹੀ ਜਿਹੜਾ ਕਿਤੇ ਪੁੱਤ ਬਣ ਕੇ ਆ ਜਾਂਦਾ, ਕਿਤੇ ਧੀ ਬਣ ਕੇ ਆ ਜਾਂਦਾ, ਜਾਂ ਕੋਈ ਹੋਰ ਸਰੀਰ ਧਾਰ ਕੇ ਆ ਜਾਂਦਾ ਹੈ, ਉਹੀ ਫਿਰ ਦੁਸ਼ਮਣ ਬਣ ਕੇ ਤੰਗ ਕਰਦਾ ਮਨੁੱਖ ਨੂੰ। ਇਸ ਕਰਕੇ ਸਤਿਗੁਰੂ ਦੀ ਬਾਣੀ ਭਗਤ ਕਹਿੰਦੇ ਵੀ ਮਨੁੱਖ ਨੂੰ ਭਾਈ ਸ਼ੁਭ ਕਰਮ, ਚੰਗੇ ਕਰਮ ਅਤੇ ਹੱਕ ਸੱਚ ਦੀ ਕਮਾਈ ਕਰਕੇ ਖਾਣੀ ਚਾਹੀਦੀ ਅਤੇ ਸੰਤਾਨ ਨੂੰ ਖਵਾਉਣੀ ਚਾਹੀਦੀ ਹੈ। ਇਹ ਮੋਹ ਮਮਤਾ ਵਿੱਚ ਪਿਆ ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁਧਾਰਾ ਪੈ ਆਨ ਲੁਟਾਵੈ। ਅਤੇ ਭਗਤ ਜੀ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਹ ਮੇਰੇ ਮਨ ਤੂੰ ਜਾਣ ਬੁੱਝਦੇ, ਭੁੱਲ ਕੇ ਉਹਨਾਂ ਇਹ ਛਲ ਫਰੇਬ ਕਰ, ਇਹਨਾਂ ਬੇਈਮਾਨੀ ਦਾ ਇਕੱਠਾ ਕਰ ਆਪਣੇ ਪੁੱਤਰਾਂ ਧੀਆਂ ਵਾਸਤੇ, ਕਿਉਂਕਿ ਜਦੋਂ ਜਾਨ ਜੀ ਨਿਕਲ ਗਈ ਇਹ ਅੰਤ ਨਵੇੜ, ਜਿਹੜਾ ਤੇਰਾ ਹਿਸਾਬ ਕਿਤਾਬ ਤੇਰੀ ਜਿੰਦ ਜਾਨ ਤੋਂ ਲਿਆ ਜਾਣਾ ਹੈ। ਇਹ ਨਹੀਂ ਵੀ ਤੂੰ ਕਹਿ ਵੀ ਇਹ ਫਸਣਗੇ, ਉੱਥੇ ਵਾਲਮੀਕ ਨੂੰ ਜਦੋਂ ਉਹਨੇ ਨਿਰਣਾ ਜਿਹਾ ਕੀਤਾ ਸੀ ਨਾ ਰਿਖਿਆਂ ਦੇ ਮਗਰ ਲੱਗ ਕੇ, ਅਤੇ ਉਹ ਸਾਰੇ ਜਵਾਬ ਦੇ ਗਏ ਸੀ, ਅਤੇ ਕੁਪੁੱਤ ਵਾਲਮੀਕ ਨੂੰ ਬਣਾਇਆ ਕਿਹਨੇ ਸੀ, ਮਾਂ ਨਹੀਂ ਕਿਹਾ ਸੀ, ਜੋ ਪਿਓ ਮਰ ਗਿਆ ਸੀ। ਵਾਲਮੀਕ ਕਹਿੰਦਾ ਮਾਂ ਹੁਣ ਦੱਸੋ ਮੈਂ ਕੀ ਕਰਾਂ, ਕਹਿੰਦੇ ਜਿਹੜਾ ਤੇਰਾ ਪਿਓ ਕਰਦਾ ਰਿਹਾ ਉਹ ਤੂੰ ਕਰ। ਕਹਿੰਦੇ ਉਹ ਕੀ ਹੈ ਵੀ ਉਹ, ਕਹਿੰਦੇ ਪਿਓ ਜੰਗਲ ਜਾਂਦਾ ਹੁੰਦਾ ਸੀ, ਜਿਹੜਾ ਕੋਈ ਅੱਗੇ ਦੇਖਦਾ ਸੀ ਕੱਲਾ ਦੁਕੱਲਾ ਉਹਨੂੰ ਮਾਰ ਮੁਕਾਉਂਦਾ ਸੀ, ਕੱਪੜੇ ਲਾ ਲੈਂਦਾ, ਉਹਦੀਆਂ ਜੇਬਾਂ ਫਰੋਲ ਕੇ ਰੁਪਈਏ ਕੱਢ ਲੈਂਦਾ ਸੀ। ਇਹ ਸੌਖਾ ਕੰਮ ਹੈ ਤੂੰ ਬਣ। ਲੈ ਮਾਂ ਨੇ ਸਿੱਖਿਆ ਦੇ ਕੇ ਵਾਲਮੀਕ ਨੂੰ ਕਪੁੱਤ ਬਣਾ ਤਾ, ਅਤੇ ਫਿਰ ਇੱਕ ਵਾਰੀ ਕਿਸੇ ਮਨੁੱਖ ਨੂੰ ਉਹਨੇ ਕਿਤੇ ਮਾਰਿਆ, ਉਹਦੇ ਜੇਬ ਦੇ ਵਿੱਚੋਂ ਦੋ ਕੁ ਦਬੜੀਆਂ ਨਿਕਲ ਗਈਆਂ, ਦੋ ਕੁ ਧੇਲੇ ਜੇ ਨਿਕਲੇ, ਫਿਰ ਮਨ 'ਤੇ ਬਹੁਤ ਮਾੜਾ ਅਸਰ ਪੈ ਗਿਆ ਵਾਲਮੀਕ ਦੇ। ਕਹਿੰਦੇ ਉਹ ਮਨਾ ਦੇਖ, ਦੋ ਦਬੜੀਆਂ ਦੋ ਧੇਲੇ, ਇਹੋ ਜਿਹਾ ਸੋਹਣਾ ਸਰੀਰ ਮਨੁੱਖ ਤੂੰ ਮਾਰ ਕੇ ਰੱਖਦਾ, ਤੇਰਾ ਪਤਾ ਹੋ ਜਾਊ। ਘਰੇ ਆ ਗਿਆ ਅਤੇ ਕੱਪੜਾ ਜਿਹਾ ਲੈ ਕੇ ਮੂੰਹ 'ਤੇ ਪੈ ਗਿਆ। ਮਾਂ ਆਈ, ਕਹਿੰਦੇ ਕਿਉਂ ਪਿਆ ਪੁੱਤ? ਕਹਿੰਦਾ ਮਾਂ ਕੀ ਦੱਸਾਂ, ਆ ਦੋ ਦਮੜੀਆਂ ਦੋ ਧੇਲੇ ਪਿੱਛੇ ਮੈਂ ਮਨੁੱਖ ਮਾਰਿਆ, ਇਸ ਕਰਕੇ ਮੈਂ ਤਾਂ ਨਹੀਂ ਇਹ ਕਰਨਾ ਕੰਮ। ਉਹ ਵੀ ਇਹ ਜੀ ਭਲੇ ਮਾਣ ਸੀ, ਕਹਿੰਦੇ ਤੂੰ ਹਾਲੇ ਮੈਂ ਤੈਨੂੰ ਦਿਖਾਉਣੀ ਇਹਦਾ। ਬਾਜ਼ਾਰ 'ਚ ਲੈ ਗਏ, ਰੇਹੜੀ 'ਤੇ ਉਹ ਮੱਛੀਆਂ ਦੇ ਪੂੰਗਰੇ ਜਿਹੇ ਪਏ ਸੀ, ਨਿੱਕੇ ਨਿੱਕੇ ਮੱਛੀਆਂ ਦੇ ਬੱਚੇ ਜੇ, ਅਤੇ ਉਹਨੇ ਉਹ ਦੋ ਧੇਲੇ ਜੇ ਉਹਨੂੰ ਦਿੱਤੇ ਰੇਹੜੀ ਵਾਲੇ ਨੂੰ, ਉਹਨੇ ਵਾਹਵਾ ਸਾਰੇ ਦੇ ਤੇ, ਅਤੇ ਘਰ ਲਿਆਈ। ਕਹਿੰਦੀ ਪੁੱਤ ਉੱਠ, ਤੂੰ ਤਾਂ ਇੱਕ ਬੰਦੇ ਮਾਰੇ ਨੂੰ ਦੇਖ ਕੇ ਬੜਾ ਇੱਥੇ ਪਿਆ ਲੰਮੀਆਂ ਤਾਣ ਕੇ, ਆਹ ਦੇਖ ਦੋ ਧੇਲਿਆਂ ਪਿੱਛੇ ਕਿੰਨੇ ਮਾਰਿਆ ਨੇ, ਉਹਨੂੰ ਨਹੀਂ ਪਾਪ ਲੱਗੂ? ਵੇਖ ਕੇ ਕਹਿੰਦਾ ਵੀ ਗੱਲ ਤਾਂ ਠੀਕ ਆ, ਆਪਾਂ ਤਾਂ ਇੱਕ ਬੰਦਾ ਮਾਰਿਆ ਨੇ ਦੋ ਧੇਲੇ ਵਿੱਚ, ਆ ਰੇਹੜੀ ਵਾਲੇ ਨੇ ਕਿੰਨੇ ਮੱਛੀਆਂ ਦੇ ਬੱਚੇ ਮਾਰਤੇ, ਆਪਾਂ ਤਾਂ ਨਹੀਂ ਏਡੇ ਵੱਡੇ ਪਾਪੀ, ਤਾਂ ਆਪਣੇ ਨਾਲ ਵੱਡਾ ਹੋਊਗਾ, ਆਪਾਂ ਤਾਂ ਪਿੱਛੇ ਰਹਿ ਜਾ। ਫਿਰ ਚੱਕ ਲਏ ਹਥਿਆਰ ਵਾਲਮੀਕ ਨੇ, ਮਾਂ ਇਹੋ ਜਿਹੀ ਸੀ ਨਾ, ਇਹ ਤਾਂ ਧਨੁਵਰ ਗਈ ਹੁੰਦੀ ਫਿਰ ਤਾਂ ਲਾਉਂਦੀ ਭਗਤੀ। ਇਸ ਕਰਕੇ ਮਾਂ ਇਹੋ ਜਿਹੀ ਸੀ, ਉਹ ਕੁੱਤਣੀ ਠੀਕ ਸੀ ਕਿਸੇ ਦੀ, ਅਤੇ ਉਹਨੇ ਆਪਣੇ ਪੁੱਤ ਨੂੰ ਵੀ ਇਸੇ ਪਾਸੇ ਲਾਇਆ। ਫਿਰ ਦੇਖ ਲਓ ਉਹੀ ਜਿਹੜਾ ਇਹ ਮਾਂ ਨੇ ਪੁੱਠੇ ਪਾਸੇ ਲਾਇਆ, ਜਦੋਂ ਉਹਨੂੰ ਚੰਗਿਆਂ ਦੀ ਸੰਗਤ ਹੋ ਗਈ, ਰਿਕੀਆਂ ਦੀ ਸੰਗਤ ਹੋ ਗਈ, ਉਹਨੇ ਸਭ ਕੁਝ ਛਡਾਤਾ। ਐਸਾ ਛਡਾਇਆ ਵੇਖ ਲਓ ਵੀ ਕਿੱਥੇ ਉਹਨੂੰ ਵਾਲਮੀਕ ਬਟਵਾਰਾ ਕਹਿੰਦੇ ਸੀ ਵੀ ਰਾਹ ਮਾਰਿਆ ਤੁਹਾਡੇ ਮਾਰ ਡਾਕੇ ਮਾਰਨ ਵਾਲਾ ਹੈ, ਅਤੇ ਕਿੱਥੇ ਉਹਦਾ ਨਾਂ ਚਿਰੰਜੀਵੀ ਵਾਲਮੀਕ ਕਹਿੰਦੇ ਹੈ। ਜਾਣੀ ਇਹ ਪਹਿਲਾਂ ਮਾਨਿਕ ਪੁੱਤ ਬਣਾਇਆ ਉਹਨੂੰ, ਅਤੇ ਫਿਰ ਰਿਖੀਆਂ ਨੇ ਉਹਨੂੰ ਸ੍ਰੇਸ਼ ਸੁਪੁੱਤਰ ਬਣਾ ਦਿੱਤਾ, ਪਰਮੇਸ਼ਰ ਦਾ ਭਗਤ ਬਣਾ ਦਿੱਤਾ, ਬੰਦਗੀ ਕਰਨ ਲਾ ਦਿੱਤਾ। ਇਹ ਸਾਡੇ 'ਤੇ ਨਿਰਭਰ ਹੈ ਵੀ ਅਸੀਂ ਹੁਣ ਘਰੇ ਪੁੱਤ ਬਣਾਉਣਾ ਕਿ ਕਪੁੱਤ ਬਣਾਉਣਾ ਹੈ। ਬਾਕੀ ਇਹ ਜਿਹੜੇ ਆ ਗੁਰੂ ਮਹਾਰਾਜ ਨੇ ਆ ਕਰਿਆ ਨਾ, ਇਹ ਤਾਂ ਮਹਾਰਾਜ ਨੇ ਸਾਨੂੰ ਸਿੱਖਿਆ ਦੇਣ ਵਾਸਤੇ ਆ ਸਾਰਾ। ਵੀ ਕਈ ਵਾਰੀ ਘਰਾਂ ਵਿੱਚ ਸਾਡੇ ਇਹੋ ਜਿਹੇ ਜੰਮ ਬੰਦੇ ਪ੍ਰਤੀ ਚੰਦ ਧੀਰ ਮੱਲ ਵਰਗੇ, ਇਹ ਸਾਡਾ ਹੀ ਕੀਤਾ ਕਤਰਿਆ ਹੁੰਦਾ ਹੈ। ਜੇ ਆ ਵੀ ਜਾਣ ਤੁਸੀਂ ਆਪਣਾ ਠੀਕ ਠਾਕ ਰਹੋ, ਅਤੇ ਜਿਹੜੇ ਇਹੋ ਜਿਹਾ ਕਰਨਗੇ ਫਿਰ ਉਹਨਾਂ ਦਾ ਨਾਂ ਇਹੋ ਜਿਹਾ ਹੋਊਗਾ ਵੀ ਇਹ ਫਲਾਨੇ ਦਾ ਇਹੋ ਜਿਹਾ ਹੋਇਆ ਹੈ। ਇਹ ਨਹੀਂ ਵੀ ਕਹਿਣਗੇ ਵੀ ਉਹ ਵੀ ਇਹੋ ਜਿਹੇ ਹੋਏ ਹੈ, ਉਹਦਾ ਹੀ ਨਾਮ ਵਜੂ ਭੈੜਾ, ਤੁਸੀਂ ਬਚ ਜਾਓਗੇ। ਹੁਣ ਪ੍ਰਿਥੀ ਚੰਦ ਮਾੜਾ ਹੋਇਆ, ਮਾੜਾ ਕੀਤਾ, ਅਤੇ ਪ੍ਰਿਥੀ ਚੰਦ ਦਾ ਹੀ ਇਤਿਹਾਸ ਮਾੜਾ ਲਿਖਿਆ ਪਿਆ। ਗੁਰੂ ਰਾਮਦਾਸ ਸਾਹਿਬ ਜੀ ਦਾ ਤਾਂ ਨਹੀਂ ਮਾੜਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਹੀਂ ਤਾਂ ਮਾੜਾ, ਉਹ ਸਾਰਾ ਚੰਗਾ ਹੈ। ਜਿਵੇਂ ਮਾਂ ਨੇ ਕਿਹਾ ਵੀ ਹੇ ਪੁੱਤਰ ਪ੍ਰਿਥੀ ਚੰਦ, ਆਪਣੇ ਪਾਪ ਨਾਲ ਕਿਉਂ ਝਗੜਾ ਕਰਦਾ ਹੈ। ਜਿਨਕੇ ਜਣੇ ਬਡੀਰੇ ਤੁਮ ਹੋ, ਦੇਖ ਪੁੱਤਰ ਝਾਤੀ ਮਾਰ ਕੇ ਜਿਸ ਪਿਤਾ ਦੇ ਜਣੇ ਕੀ ਪੈਦਾ ਕਰਕੇ ਤੁਸੀਂ ਬਡੀਰੇ ਕੀ ਵਡਿਆਏ ਹੋਏ ਹੋ, ਪਾਲ ਪੋਸ ਕੇ ਬਡੀਰੇ ਕੇ ਵੱਡੇ ਕੀਤੇ ਹੋਏ ਹੋ। ਤਿੰਨ ਸੌ ਝਗੜਤ ਪਾਪ, ਇਹ ਪੁੱਤਰ ਉਸ ਪਿਤਾ ਨਾਲ ਝਗੜਿਆ ਕਰਦਿਆਂ ਹੋਇਆ ਪਾਪ ਲੱਗਦਾ ਹੁੰਦਾ ਹੈ, ਬਹੁਤ ਵੱਡੇ ਦੋਸ਼ੀ ਗੁਨਾਹੀ ਬਣ ਜਾਈਦਾ ਹੈ। ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ, ਕੀ ਵੀ ਪੁੱਤਰ ਪ੍ਰਿਥੀ ਚੰਦ ਜਿਸ ਧਨ ਦਾ ਤੂੰ ਹੰਕਾਰ ਕਰਦਾ ਹੈ। ਸੋ ਧਨ ਕਿਸ ਹੈ ਨ ਆਪ, ਉਹ ਜਿਹੜਾ ਧਨ ਅੱਜ ਤੱਕ ਕਿਸੇ ਦਾ ਆਪਣਾ ਨਹੀਂ ਬਣਿਆ ਹੈ, ਇਹ ਤਾਂ ਕਈ ਵਾਰੀ ਪੁੰਨ ਖਤਮ ਹੋ ਜਾਂਦਿਆਂ ਜਾਂਦਿਆਂ ਮਨੁੱਖ ਕੋਲੋਂ ਚਲਿਆ ਜਾਂਦਾ ਹੈ, ਨਹੀਂ ਤਾਂ ਜਦੋਂ ਜਾਨ ਜੀ ਨਿਕਲ ਜਾਂਦੀ ਉਦੋਂ ਵੀ, ਕਈ ਵਾਰੀ ਅਜੇ ਜਾਨ ਨਿਕਲੀ ਹੁੰਦੀ ਹੈ, ਮੰਜੇ 'ਤੇ ਪਿਆ ਹੁੰਦਾ, ਪਹਿਲਾਂ ਹੀ ਵੰਡੀਆਂ ਪਾ ਲੈਂਦੇ ਉਹ ਖੜੋਤੇ ਵੀ, ਆਹ ਤੇਰਾ ਵਾ ਤੇਰਾ ਖੇਤ, ਆਹ ਤੇਰੇ ਬੈਂਕ ਦੇ ਤੇਰਾ ਇੰਨਾ ਮਕਾਨ। ਇਸ ਕਰਕੇ ਧਨ ਅੱਜ ਤੱਕ ਕਿਸੇ ਦਾ ਆਪਣਾ ਨਹੀਂ ਬਣਿਆ ਹੈ। ਖਿੰਨ ਮੈਂ ਛੋੜ ਜਾਏ ਵਿਖਿਆ ਰਸ, ਜਿਹੜਾ ਵਿਖਿਆ ਕੀ ਹੈ ਮਾਇਆ ਦਾ ਰਸ, ਜੈ ਮਾਇਆ ਦਾ ਆਨੰਦ ਹੈ, ਮਾਇਆ ਦਾ ਸਵਾਦ ਹੈ, ਇੱਥੇ ਖਿੰਨ ਵਿੱਚ ਹੀ ਛੱਡ ਜਾਂਦਾ ਹੈ, ਮਾਇਆ ਦਾ ਸਵਾਦ ਜਾ ਚਲਿਆ ਜਾਂਦਾ ਕਿਨ ਵਿੱਚ। ਤੋ ਲਾਗੈ ਪਛਤਾਪ, ਕਹਿੰਦੇ ਉਹ ਚਲਿਆ ਜਾਂਦਾ ਮਾਇਆ ਦਾ ਆਨੰਦ ਜਿਹਾ, ਫਿਰ ਬਾਅਦ ਵਿੱਚ ਬੜੋ ਪਛਤਾਵਾ ਲੱਗਦਾ ਵੀ ਇਹ ਮਾਇਆ ਪਿੱਛੇ ਮੈਂ ਕਿੰਨੇ ਝੂਠ ਵੇਲੇ ਕਿੰਨੇ ਛਲ ਫਰੇਬ ਕੀਤੇ, ਬੇਈਮਾਨੀਆਂ ਕੀਤੀਆਂ, ਕਈ ਗ੍ਰੰਥੀ ਜੇ ਬਣ ਕੇ ਗੋਲਕਾਂ ਗੋਲਕਾਂ ਜੀਆਂ ਭੰਨ ਲੈਂਦੇ ਆ, ਫਿਰ ਉਹ ਖਵਾ ਦਿੰਦੇ ਪੁੱਤਾਂ ਨੂੰ, ਫਿਰ ਉਹ ਮੋਰੋਂ ਇਹੋ ਜਿਹੇ ਨਿਕਲਦੇ ਆ, ਇਹ ਫਿਰ ਮੋਰੋਂ ਕਹਿੰਦੇ ਵੀ ਇਹ ਐ ਕਿਉਂ ਐ ਕਿਉਂ। ਕਸੂਰ ਤਾਂ ਆਪਣੇ ਹੀ ਹੁੰਦਾ ਵੀ ਗਲਤ ਮਾਇਆ ਸੀ ਗਵਾਈ, ਹੁਣ ਪੱਤਰੇ ਲੱਦ ਲੱਦ ਕੇ ਐਵੇਂ ਹੀ ਉਹ ਲਿਆ ਰੁਪਈਏ ਲੈ ਕੇ ਉਹਨਾਂ ਨੂੰ ਖਵਾਵਾਂਗੇ, ਉਹ ਫਿਰ ਉਹੀ ਪੁੱਠਾ ਅਸਰ ਪੈਣਾ। ਕੋਈ ਰਾਗੀ ਹੋਏ, ਗਿਆਨੀ ਹੋਏ, ਢਾਡੀ ਹੋਏ, ਕੋਈ ਹੋਏ, ਜਾਂ ਆ ਕੋਈ ਖੇਤੀ ਕਰਨ ਵਾਲਾ ਕਿਸਾਨ, ਭਾਵੇਂ ਕੋਈ ਦੁਕਾਨਦਾਰ, ਕੋਈ ਹੈ ਜਿਹੜਾ ਬੇਈਮਾਨੀ ਕਰਕੇ ਸੰਤਾਨ ਨੂੰ ਰੁਪਈਆ ਖਵਾਊ ਨਾ, ਉਹਨੂੰ ਫਿਰ ਉਹ ਦੁੱਖ ਦੇਊਗੀ ਆਪਣੇ ਨੂੰ ਵੀ। ਜੇ ਮਾਇਆ ਵੀ ਸੁਰਤ ਬਿਨ ਚਲੀ ਗਈ, ਮਰ ਕੇ ਸੱਪ ਬਣਾ ਦੂਗੀ, ਫਿਰ ਫਿਰੀ ਜਾਓ ਫੁੰਕਾਰੇ ਮਾਰਦਾ, ਲੋਕਾਂ 'ਤੇ ਡੰਗ ਮਾਰਦਾ, ਕੋਈ ਫਾਇਦਾ ਥੋੜ੍ਹਾ ਹੋਇਆ ਹੈ। ਮਹਾਰਾਜ ਮਾਤਾ ਜੀ ਕਹਿ ਰਹੇ ਆ ਉਹਨਾਂ ਨੂੰ ਮਹਾਰਾਜ ਦੇ ਉਸੇ ਸ਼ਬਦਾਂ ਨੂੰ ਲਫਜ਼ਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਆ ਇਹ ਪਿਰਤੀ ਚੰਦ ਮਾਤਾ ਭਾਨੀ ਕਹਿ ਰਹੀ ਹੈ ਕਿਨ ਮੈਂ ਛੋੜ ਜਾਏ ਵਿਸ਼ਿਆ ਰਸ ਇਹ ਜਿਹੜਾ ਮਾਇਆ ਦਾ ਰਸ ਜਾ ਸਵਾਲ ਜਾ ਆਨੰਦ ਹੈ ਤਾਂ ਕਿਨ ਵੀ ਛੱਡ ਕੇ ਚਲਿਆ ਜਾਂਦਾ ਹੈ ਜਦੋਂ ਚਲਿਆ ਜਾਂਦਾ ਫਿਰ ਬਹੁਤ ਪਛਤਾਵਾ ਲੱਗਦਾ ਮਨੁੱਖ ਬਹੁਤ ਝੂਰਦਾ ਹੈ ਵੀ ਮੈਂ ਮਾਇਆ ਚਲੀ ਗਈ ਮੈਂ ਇਹਦੇ ਪਿੱਛੇ ਕਿੰਨਾ ਕੁਛ ਕੀਤਾ ਝੂਠ ਮੂਠ ਬੋਲਿਆ ਬੇਈਮਾਨੀਆਂ ਧੋਖੇ ਠੱਗੀਆਂ ਮਾਰੀਆਂ ਉਹਨੇ ਫੇਰ ਵੀ ਚਲੀ ਗਈ ਮੇਰੇ ਕੋਲ ਬਹੁਤ ਪਛਤਾਵਾ ਲੱਗਦਾ ਹੈ ਜੋ ਤੁਮਰੇ ਪ੍ਰਭ ਹੋਤੇ ਸਵਾਮੀ ਜੋ ਵੀ ਤੁਹਾਡੇ ਸਵਾਮੀ ਪ੍ਰਭੂ ਜੀ ਹੈ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਹੁਣ ਤੁਹਾਡੇ ਸਵਾਮੀ ਹੈ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਹਨ ਹਰ ਤਿੰਨਕੇ ਜਾਪ ਜਾਪ ਉਹਨਾਂ ਦੁਆਰਾ ਹੈ ਪੁੱਤਰ ਜੋ ਹਰੀ ਦਾ ਜਾਪ ਹੈ ਤੂੰ ਵੀ ਜਾਪ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ ਗੁਰੂ ਅਮਰਦਾਸ ਸਾਹਿਬ ਦੁਆਰਾ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਦੁਆਰਾ ਹਰੀ ਦਾ ਜਾਪ ਤੂੰ ਵੀ ਜਾਪ ਇਹਨਾਂ ਦਾ ਉਪਦੇਸ਼ ਲੈ ਕੇ ਤੂੰ ਵੀ ਵਾਹਿਗੁਰੂ ਵਾਹਿਗੁਰੂ ਜਪ ਜੇ ਚੰਗਾ ਚਾਹੁੰਦਾ ਹੈ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਦਾਸਾ ਭਾਗ ਕਹਿ ਰਿਹਾ ਗੁਰੂ ਰਾਮਦਾਸ ਵੀ ਤੈਨੂੰ ਅਸੀਂ ਉਪਦੇਸ਼ ਦੇਣਾ ਕਰ ਰਹੇ ਹਾਂ ਜੋ ਸੁਣ ਹੋ ਤੋ ਜਾਏ ਸੰਤਾਪ ਵੀ ਪੁੱਤਰ ਤੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਰਾਹੀਂ ਇਹਨੂੰ ਸੁਣ ਲਏਗਾ ਮਨ ਵਿੱਚ ਵਸਾ ਲਏਗਾ ਜਿਹੜਾ ਹੁਣ ਤੂੰ ਤਪਿਆ ਬੈਠਾ ਨਾ ਤੰਗ ਜਿਹਾ ਹੋਈ ਜਾਂਦਾ ਇਹ ਤੇਰਾ ਸੰਤਾਪ ਦੁੱਖ ਜਿਹਾ ਚਲਾ ਜਾਏਗਾ ਤੂੰ ਸ਼ਾਂਤ ਹੋ ਜਾਵੇਂਗਾ ਚੌਪਈ ਪ੍ਰਿਥਿਆ ਸੁਣ ਹੋ ਗਰਭ ਕਿਆ ਧਨ ਕੋ ਤੇ ਚੰਦ ਨੂੰ ਕਹਿਣ ਲੱਗੋ ਤੂੰ ਆ ਧਨ ਦਾ ਹੰਕਾਰ ਜਾ ਕੀ ਕਰਦਾ ਹੈ ਜਿਸ ਕੋ ਤਿਆਗਤ ਤਿਆਗਤ ਟਿਕ ਹੈ ਨ ਖਿਨ ਕੋ ਤੁਹਾਨੂੰ ਤਿਆਗਦਿਆਂ ਕਹਿੰਦੇ ਉਹ ਖਿਨ ਵੀ ਨਹੀਂ ਲੱਗਦੀ ਹੈ ਤੇ ਨਾ ਇਹ ਟਿਕਦਾ ਹੈ ਜਾਂ ਇਸੇ ਤਰ੍ਹਾਂ ਜਿਸ ਧਨ ਦੇ ਤਿਆਗਦਿਆਂ ਮਨੁੱਖ ਕਹਿੰਦੇ ਖਿਨ ਮਾਤਰ ਨਹੀਂ ਟਿਕ ਸਕਦਾ ਉਹ ਦੇਖਦਿਆਂ ਸਾਰੀ ਵੀ ਮਾਇਆ ਚਲੀ ਗਈ ਅਤੇ ਪ੍ਰਾਣ ਨਿਕਲ ਜਾਂਦੇ ਹਰਾ ਟਿਕ ਜਾ ਹੋ ਜਾਂਦਾ ਨਾਲ ਹੀ ਮਰ ਜਾਂਦਾ ਖਿਨ ਮਾਤਰ ਵੀ ਨਹੀਂ ਟਿਕਦਾ ਹੈ ਪਛਤਾਵਨ ਪੀਛੇ ਰਹਿ ਜਾ ਹੈ ਮਾਇਆ ਚਲੀ ਗਈ ਫਿਰ ਬਾਅਦ ਵਿੱਚ ਪਛੋਤਾਵਾ ਦੇ ਪੱਲੇ ਰਹਿ ਜਾਂਦਾ ਹੈ ਪਿਤ ਸੋ ਝਗਰਤ ਲਾਜ ਨ ਪੈ ਹੈ ਮਾਤਾ ਜੀ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਵੀ ਪਿਓ ਨਾਲ ਝਗੜਿਆਂ ਤੈਨੂੰ ਲੱਜਿਆ ਨਹੀਂ ਪੈਂਦੀ ਕੋਈ ਮਾੜੀ ਮੋਟੀ ਸ਼ਰਮ ਨਹੀਂ ਆਉਂਦੀ ਜਾਂ ਤੇ ਹਰ ਹਰ ਸਿਮਰਨ ਕਰ ਇਸ ਕਰਕੇ ਪਿਰਥੀ ਚੰਦ ਤੂੰ ਸਿਆਣਾ ਬਣ ਇਹ ਝਗੜਾ ਛੱਡ ਕੇ ਦੁੱਖ ਛੱਡ ਕੇ ਤਪਣਾ ਛੱਡ ਕੇ ਜੋ ਪੂਰੇ ਹਰੇ ਭਰੇ ਕਰਨ ਵਾਲਾ ਹਰੀ ਹੈ ਉਹਦਾ ਭਜਨ ਕਰ ਉਹਨੂੰ ਜਪ ਕੋ ਇਹ ਉਪਦੇਸ਼ ਜੇ ਧਰੋ ਸਾਡਾ ਚੰਗਾ ਉਪਦੇਸ਼ ਤੂੰ ਮਨ ਵਿੱਚ ਧਾਰਨ ਕਰ ਲੈ ਸੁਖੀ ਹੋ ਜਾਏਗਾ ਤਨ ਮਨ ਤੇ ਸਭ ਹੱਤ ਹੈ ਸੰਤਾਪ ਲਾਭ ਹੋ ਪੁੱਤਰ ਸਰੀਰ ਦੇ ਮਨ ਦੇ ਸਾਰੇ ਜਿਹੜੇ ਸੰਤਾਪ ਹੈ ਦੁੱਖ ਲੇਹ ਤੇਰੇ ਲੈ ਜਾਣਗੇ ਨਾਸ ਹੋ ਜਾਣਗੇ ਬਹਰ ਨ ਵਿਆਪੈ ਹੈ ਲੋਭ ਸੋ ਪਾਪ ਫਿਰ ਜਿਹੜੇ ਤੇਰੇ ਮਨ ਦੇ ਵਿੱਚ ਲੋਭ ਹੈ ਨਾ ਤੇ ਆ ਪਾਪ ਹੈ ਇਹ ਨੀ ਤੇਰੇ ਤੇ ਅਸਰ ਕਰੇਗਾ ਇਹ ਨਾ ਲੋਭ ਚੁੰਬੜੇਗਾ ਨਾ ਪਾਪ ਤੇਰੇ ਤੇ ਹਾਵੀ ਹੋਵੇਗਾ ਤੂੰ ਪਾਪੀ ਬਣੇ ਸੁਣ ਪ੍ਰਿਥਿਆ ਪੁਨ ਖਿਜਿਓ ਵਿਸਾਲਾ ਪਿਤਾ ਗੁਰੂ ਰਾਮਦਾਸ ਸਾਹਿਬ ਤੋਂ ਸੁਣ ਕੇ ਪ੍ਰਿਥੀ ਚੰਦ ਅੱਗੇ ਨਾਲੋਂ ਵੀ ਜ਼ਿਆਦਾ ਖਿਜ ਗਿਆ ਸਿਮਰਹ ਹਰ ਹਰ ਨਾਮ ਗੋਪਾਲਾ ਕਹਿੰਦਾ ਲੈ ਹੁਣ ਮੈਨੂੰ ਕਹਿੰਦੇ ਆ ਵੀ ਹਰ ਹਰ ਨਾਮ ਗੋਪਾਲ ਗੋਪਾਲ ਤੂੰ ਸਿਮਰ ਗੁਰਿਆਈ ਲਗ ਸੁਤ ਕੋ ਦੈ ਤੁਸੀਂ ਕੀ ਕੀਤਾ ਹੈ ਕਹਿੰਦੇ ਜਿਹੜੀ ਗੁਰਿਆਈ ਗੱਦੀ ਸੀ ਉਹ ਤਾਂ ਆਪਣੇ ਛੋਟੇ ਸੁਪੁੱਤਰ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ। ਮੋਹ ਅਨਾਦਰ ਸਭ ਮਹਿ ਕਹਿ ਕਹਿ ਮੇਰਾ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਤੁਸੀਂ ਨਿਰਾਦਰ ਕਰ ਦਿੱਤਾ, ਅਪਮਾਨ ਕਰ ਦਿੱਤਾ। ਉਪਦੇਸ਼ਨ ਕੋ ਲੱਖ ਅਧਿਕਾਰੀ ਬੜਾ ਚੰਗਾ ਤੁਹਾਨੂੰ ਮੌਕਾ ਲੱਭਿਆ ਉਪਦੇਸ਼ ਦੇਣ ਦਾ, ਮੈਨੂੰ ਅਧਿਕਾਰੀ ਜਾਣ ਕੇ ਭਲੋ ਸਮੇਂ ਅਬ ਗਿਰਾ ਉਚਾਰੀ। ਇਸ ਸਮੇਂ ਤੁਸੀਂ ਮੈਨੂੰ ਕਹਿੰਦੇ ਗੱਲ ਆ ਕੀ ਹੋਈ, ਤੂੰ ਹਰ ਹਰ ਗੋਪਾਲ ਗੋਪਾਲ ਜਪਿਆ ਕਰ, ਗੁਰਤਾ ਕੀ ਧਰ ਕਰ ਉਰ ਆਸਾ। ਮੈਂ ਤਾਂ ਕਹਿੰਦੇ ਗੁਰਤਾ ਗੱਦੀ ਲੈਣ ਦੀ ਹਿਰਦੇ ਵਿੱਚ ਆਸਾ ਰੱਖ ਕੇ ਹਰ ਕੋ ਭਜੋ ਹੋਏ ਕਰ ਦਾਸਾ। ਤੁਸੀਂ ਮੈਨੂੰ ਕਹਿੰਦੇ ਆ ਵੀ ਤੂੰ ਗੁਰਤਾ ਗੱਦੀ ਦੀ ਹਿਰਦੇ ਵਿੱਚ ਆਸਾ ਲੈ ਕੇ ਹਰੂ ਦਾ ਭਜਨ ਤੂੰ ਦਾਸ ਬਣ ਕੇ ਕਰ। ਇਹ ਧਰ ਹਾਂ ਉਪਦੇਸ਼ ਤੁਮਾਰਾ। ਠੀਕ ਹੈ, ਉਪਦੇਸ਼ ਮੈਂ ਤੁਹਾਡਾ ਜ਼ਰੂਰ ਹਿਰਦੇ ਵਿੱਚ ਧਾਰਾਂਗਾ, ਪਰ ਮੈਂ ਨਹੀਂ ਧਾਰਾਂਗਾ। ਭਲੇ ਕਰੋਂਗੇ ਭਵ ਜਲ ਪਾਰਾ। ਕਹਿੰਦੇ ਮੈਥੋਂ ਜਵਾਬ ਕਰਕੇ ਸੰਸਾਰ ਸਮੁੰਦਰ ਤੋਂ ਮੈਨੂੰ ਪਾਰ ਕਰੋਂਗੇ, ਪਾਰ ਲੰਘਾਓਗੇ ਦੋਏ ਕੇ ਸਭ ਕੁਛ ਉਹਨਾਂ ਨੇ ਮੈਨੂੰ। ਹੁਣ ਕਹਿੰਦੇ ਤੂੰ ਜਪੀ ਚੱਲ ਵਾਹਿਗੁਰੂ ਕਰ ਤਜੋਗੇ ਨਾ ਕਛੂ ਵਿਚਾਰੇ। ਉਹ ਕਹਿੰਦੇ ਜੋ ਗੱਲ ਕੀਤੀ ਸੀ ਸਾਰਿਆਂ ਦੇ ਸਾਹਮਣੇ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਦੇਣਾ ਕੀਤੀ, ਉਦੋਂ ਤਾਂ ਕੋਈ ਸੋਚਿਆ ਵਿਚਾਰਿਆ ਨੀ। ਸਿਮਰਹ ਹਰ ਹਰ ਅਬ ਹੈ ਉਚਾਰੇ। ਮੈਨੂੰ ਕਹੀ ਜਾਂਦੇ ਆ ਤੂੰ ਪਿਰਤੀ ਚੰਦ ਹਰੀ ਹਰੀ ਸਿਮਰ ਵਾਹਿਗੁਰੂ ਵਾਹਿਗੁਰੂ ਸਿਮਰ। ਸੁਣ ਸ੍ਰੀ ਰਾਮਦਾਸ ਬਚ ਖੋਟੇ। ਹਾਂ, ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਪਿਰਤੀ ਚੰਦ ਦੇ ਖੋਟੇ ਬਚਨ ਸੁਣ ਕੇ ਹਟ ਹੈ ਨਹੀਂ ਕੋ ਕਿਸ ਵਿਦ ਹੋਟੇ। ਮਹਾਰਾਜ ਨੇ ਸੋਚਿਆ ਵੀ ਕਿਵੇਂ ਵੀ ਹਟਾਇਆ ਹੋਇਆ ਹਟਦਾ ਹੀ ਨੀ, ਇਹ ਮੁੜਿਆ ਹੋਇਆ ਇਸ ਪਾਸੇ ਤੋਂ ਮੁੜਦਾ ਹੀ ਨੀ, ਸਗੋਂ ਪੁੱਠਾ ਹੀ ਚੱਲਦਾ ਹੈ। ਇੱਕ ਪ੍ਰੀਤ ਜਿਸ ਕਾਰਨ ਖੁਟਾਈ। ਇੱਕੋ ਇੱਕ ਜਿਹਦੀ ਪ੍ਰੀਤੀ ਖੋੜਤਾਈ ਕਰਨ ਵਿੱਚ ਹੀ ਲੱਗੀ ਹੋਈ। ਪੁਨ ਇੱਕ ਸ਼ਬਦ ਬਨਾਇ ਸੁਣਾਈ। ਫਿਰ ਇੱਕ ਸਾਰੰਗ ਰਾਗ ਵਿੱਚ ਹੀ ਸੂਹੀ ਰਾਗ ਵਿੱਚ ਮਹਾਰਾਜ ਨੇ ਸ਼ਬਦ ਬਣਾ ਕੇ ਇਹਨੂੰ ਸੁਣਾਇਆ ਹੈ। ਸ੍ਰੀ ਮੁਖ ਵਾਕ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ। ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ ਉਹ ਪ੍ਰਿਤੀ ਚੰਦ ਤੂੰ ਵਾਹਿਗੁਰੂ ਵਾਹਿਗੁਰੂ ਦਾ ਕੀ ਆਰਾਧਨ ਕਰਨਾ ਹੈ, ਕੀ ਜਪਣਾ ਹੈ, ਤੇਰੇ ਭਾਗਾਂ ਵਿੱਚ ਹੀ ਨਹੀਂ ਹੈ ਨੀ। ਤਿੰਨੀ ਅੰਤਰ ਹਰ ਆਰਾਧਿਆ, ਉਹਨਾਂ ਨੇ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਹਰੀ ਦਾ ਆਰਾਧਨ ਕੀਤਾ। ਜਿਨ ਕੋ ਧੁਰ ਲਿਖਿਆ ਲਿਖਤ ਲਿਲਾਰਾ। ਇਹਨਾਂ ਦਾ ਤੁਰਈ ਆਦ ਪਹਿਲਾਂ ਤੋਂ ਹੀ ਕਹਿੰਦੇ ਲਿਲਾਰਾ ਮੱਥੇ ਉੱਪਰ ਲਿਖਤ ਕੀ ਲੇਖ ਲਿਖਿਆ ਹੁੰਦਾ, ਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੱਥੇ ਤੇ ਤੁਰਈ ਲੇਖ ਲਿਖਿਆ ਹੋਇਆ, ਉਹ ਨਾਮ ਜਪ ਰਹੇ ਹੈ ਤੇ ਅੱਗੇ ਬੇਅੰਤਾਂ ਨੂੰ ਜਪਾਉਣਗੇ, ਤੂੰ ਉਹ ਭਲੇ ਮਾਨਸਾ ਕੀ ਜਪਣਾ ਹੈ। ਤਿੰਨ ਕੀ ਬਖੀਲੀ ਕੋਈ ਕਿਆ ਕਰੇ। ਇਹਨਾਂ ਦੇ ਮੱਥੇ ਤੇ ਤੁਰੋਂ ਲਿਖਿਆ ਹੈ ਨਾ ਨਾਮ ਜਪਣਾ, ਉਹ ਜਪ ਰਹੇ ਹੈ, ਉਹਨਾਂ ਦੀ ਕਹਿੰਦੇ ਬਖੀਲੀ ਚੁਗਲੀ ਕੀ ਕੋਈ ਕਰ ਸਕੇ, ਜਾਂ ਵਕੀਲੀ ਦਾ ਅਰਥ ਕਿਤੇ ਈਰਖਾ ਹੁੰਦਾ, ਕਿਤੇ ਵਕੀਲੀ ਦਾ ਅਰਥ ਚੁਗਲੀ ਹੁੰਦਾ, ਕਿਤੇ ਕਚੂਸ ਦਾ ਸੋਮਤਾਈ ਹੁੰਦਾ, ਉੱਪਰ ਕਰਨ ਅਨੁਸਾਰ ਲੱਗ ਜਾਂਦੇ ਹਨ ਵੀ ਉਹਨਾਂ ਦੀ ਕੀ ਕੋਈ ਵਕੀਲੀ ਕਰੇਗਾ, ਉਹਨਾਂ ਨਾਲ ਕੀ ਚੁਗਲੀ ਕਰੇਗਾ, ਜਾਂ ਉਹਨਾਂ ਨਾਲ ਕੀ ਕੋਈ ਵਕੀਲੀ ਈਰਖਾ ਕਰੇਗਾ, ਭਾਵ ਗੁਰੂ ਅਰਜਨ ਦੇਵ ਜੀ ਨਾਲ ਕੀ ਕੋਈ ਈਰਖਾ ਜਾਂ ਚੁਗਲੀ ਕਰੇਗਾ। ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰ। ਇਹਨਾਂ ਦਾ ਵੀ ਜਿਹੜਾ ਅੰਗ ਕੀ ਹੈ ਪੱਕ ਹੈ, ਮੇਰਾ ਹਰੀ ਕਰਤਾਰ ਕਰਦਾ ਹੈ, ਪਰਮੇਸ਼ਰ ਕਰਦਾ ਹੈ। ਹਰ ਹਰ ਧਿਆਏ ਮਨ ਮੇਰੇ ਮਨ ਧਿਆਏ। ਇਸ ਕਰਕੇ ਮੇਰੇ ਮਨਾ ਜੋ ਹਰੇ ਭਰੇ ਕਰਨ ਵਾਲਾ ਤਰੀ ਹੈ ਤੂੰ ਉਹਨੂੰ ਧਿਆਇਆ ਕਰ। ਫਿਰ ਕਹਿੰਦੇ ਆ ਜੋ ਮਨ ਕੀ ਸ਼੍ਰੋਮਣੀ ਹਰੀ ਹੈ ਉਹਨੂੰ ਤੂੰ ਵੇਈ ਬਾਣੀ ਕਰਕੇ ਵੀ ਧਿਆਇਆ ਕਰ। ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ। ਕਿ ਜਿਹੜਾ ਹਰੀ ਹੈ ਉਹ ਜਨਮਾਂ ਜਨਮਾਤਰਾਂ ਦੇ ਸਾਰੇ ਜਿਹੜੇ ਦੁੱਖ ਹੈ ਉਹ 84 ਲੱਖ ਜੂਨ ਵਿੱਚ ਜਦੋਂ ਜਾਂਦਾ ਜਨਮ ਲੈਂਦਾ ਦੁੱਖ ਪੈਂਦੇ ਉਹਨਾਂ ਨੂੰ ਨਿਵਿਰਤ ਕਰ ਦੇਣ ਵਾਲਾ ਹੈ। ਰਹਾਉ ਧੁਰ ਭਗਤ ਜਨਾ ਕੋ ਬਖਸਿਆ, ਕਹਿੰਦੇ ਤੁਰਈ ਯਾਦ ਤੋਂ ਪਹਿਲਾਂ ਤੋਂ ਭਗਤ ਜਨਾ ਨੂੰ ਵਾਹਿਗੁਰੂ ਨੇ ਬਖਸ਼ਿਆ। ਹਰ ਅੰਮ੍ਰਿਤ ਭਗਤ ਭੰਡਾਰਾ, ਇਹਨੇ ਕਹਿੰਦੇ ਅੰਮ੍ਰਿਤ ਰੂਪ ਭਗਤੀ ਦਾ ਭੰਡਾਰਾ ਗਫਾ। ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਤਾਂ ਮੂਰਖ ਹੁੰਦਾ ਜਿਹੜਾ ਵਾਹਿਗੁਰੂ ਦੇ ਭਗਤਾਂ ਦੀ ਰੀਸ ਕਰਦਾ, ਬਰਾਬਰੀ ਕਰਦਾ ਹੈ। ਤਿਸ ਹਾਲਤ ਪਲਤ ਮੋਹਕਾਰਾ, ਬਰਾਬਰੀ ਕਰਨ ਨਾਲ ਕੁਛ ਨਹੀਂ ਉਹਨੂੰ ਲੱਭਦਾ, ਸਗੋਂ ਲੋਕ ਪ੍ਰਲੋਕ ਦੇ ਵਿੱਚ ਉਹ ਬਰਾਬਰੀ ਕਰਨ ਵਾਲੇ ਮੂਰਖ ਦਾ ਮੂੰਹ ਕਾਲਾ ਹੀ ਹੁੰਦਾ ਹੈ। ਇੱਥੇ ਵੀ ਜਿੱਧਰ ਜਾਂਦੇ ਫਿਟੇ ਲਾਣਤ ਪੈਂਦੀਆਂ, ਉੱਥੇ ਵੀ ਤਰਕਾਰਾਂ ਹੀ ਪੈਂਦੀਆਂ ਉਸ ਨੂੰ। ਸੇ ਭਗਤ ਸੇ ਸੇਵਕਾ, ਕਹਿੰਦੇ ਉਹੀ ਸੇਵਕ ਉਹੀ ਅਸਲ ਰੂਪ ਵਿੱਚ ਪਰਮੇਸ਼ਰ ਦੇ ਭਗਤ ਹਨ, ਜਿਨ੍ਹਾਂ ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ। ਤਿਨਕੀ ਸੇਵਾ ਤੇ ਹਰ ਪਾਈ ਹੈ, ਪ੍ਰਿਤੀ ਚੰਦ ਉਹਨਾਂ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਭਗਤ ਹੈ, ਉਹਨਾਂ ਨੂੰ ਸੇਵਾ ਕਰਨ ਨਾਲ ਹਰੀ ਪ੍ਰਾਪਤ ਹੁੰਦਾ, ਪਰਮੇਸ਼ਰ ਵੀ ਮਿਲ ਜਾਂਦਾ ਹੈ। ਸਿਰ ਨਿੰਦਕ ਕੈ ਪਵੈ ਸ਼ਾਰਾ, ਜਿਹੜੇ ਉਹਨਾਂ ਭਗਤਾਂ ਦੇ ਨਿੰਦਕ ਬਣ ਜਾਂਦੇ, ਉਹਨਾਂ ਦੇ ਮੂੰਹ ਤੇ ਸਿਰ ਤੇ ਸੁਆਹ ਪੈਂਦੀ ਹੈ, ਫਿਟੇ ਲਾਣਤੀ ਪੈਂਦੀਆਂ ਹਨ ਹਰ ਪਾਸੇ। ਤਾਂ ਜਿਸ ਘਰ ਬਿਰਤੀ ਸੋਈ ਜਾਣੈ, ਬਿਰਤੀ ਚੰਦ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਸਾਰੀ ਕਹਿੰਦੇ ਗੁਰਤਾ ਗੱਦੀ ਦੀ ਗੱਲ ਵਰਤੀ ਹੈ, ਉਹ ਜਾਣਦੀ ਹੈ। ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਸੰਸਾਰ ਦੇ ਗੁਰੂ ਗੁਰੂ ਨਾਨਕ ਸਾਹਿਬ ਹੈ, ਤੂੰ ਉਹਨਾਂ ਤੋਂ ਪੁੱਛ ਕੇ ਵਿਚਾਰ ਕਰ ਲਾ, ਵੇਖ ਲਾ ਗੁਰੂ ਨਾਨਕ ਸਾਹਿਬ ਜੀ ਨੇ ਉਹ ਆਪਣੇ ਪਿਤੀ ਲਖਮੀ ਚੰਦ ਸ੍ਰੀ ਚੰਦ ਨੂੰ ਪ੍ਰੀਖਿਆ ਕੀਤੀ, ਜਦੋਂ ਪੂਰੇ ਨਹੀਂ ਉਤਰੇ ਤੇ ਫਿਰ ਸੇਵਕ ਨੂੰ ਦੇ ਦਿੱਤੀ ਸਭ ਕੁਛ। ਇਸੇ ਤਰ੍ਹਾਂ ਫਿਰ ਗੁਰੂ ਅੰਗਦ ਸਾਹਿਬ ਜੀ ਉਹਨਾਂ ਨੂੰ ਵੇਖ ਲਾ, ਜਦੋਂ ਪੁੱਤਾਂ ਦੀ ਭਗਤ ਕੀਤੀ, ਦਾਤੂ ਦਾਸੂ ਨਹੀਂ ਆਗਿਆਕਾਰੀ ਨਿਕਲੇ, ਤੇ ਇਸ ਤਰ੍ਹਾਂ ਉਹ ਵੀ ਖਾਲੀ ਰਹਿ ਗਏ। ਮੋਹਨ ਤੇ ਮੋਹਰੀ ਤੀਸਰੇ ਪਾਤਸ਼ਾਹ ਦੇ ਇਸ ਤਰ੍ਹਾਂ ਕਹਿੰਦੇ, ਜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਪੁੱਛ ਕੇ ਵੀ ਤੂੰ ਵਿਚਾਰ ਕਰ ਲਾ। ਚੌਹ ਪੀੜੀ ਆਦ ਜੁਗਾਦ ਬਖੀਲੀ ਕਹਿੰਦੇ ਨ ਪਾਇਓ, ਸਾਡੇ ਤੱਕ ਇਸ ਤਰ੍ਹਾਂ ਕਹਿੰਦੇ 4 ਪੀੜੀਆਂ ਹੋ ਗਈਆਂ, 4 ਪੁਸਤਕਾਂ ਹੋ ਗਈਆਂ, ਆਦ ਪਹਿਲੇ ਸਤਿਗੁਰੂ ਜੀ ਦੇ ਸਮੇਂ, ਜੁਗਾਦ ਦੂਜੇ ਪਾਤਸ਼ਾਹ ਦੇ ਸਮੇਂ, ਤੀਸਰੇ ਪਾਤਸ਼ਾਹ ਕਹੇ, ਜਿਹੜੇ ਕੋਈ ਵਕੀਲੀ ਕਰਨ ਵਾਲੇ, ਈਰਖਾ ਕਰਨ ਵਾਲੇ, ਚੁਗਲੀਆਂ ਕਰਨ ਵਾਲੇ ਸੀ, ਕਿਸੇ ਨੇ ਕੁਛ ਨਹੀਂ ਪਾਇਆ ਹੈ। ਹਰ ਸੇਵਕ ਭਾਇ ਨਿਸਤਾਰਾ, ਜਿਹੜਾ ਹਰੀ ਦਾ ਸੇਵਕ ਬਣ ਕੇ ਹਰੀ ਨਾਲ ਭਾਏ ਕੀ ਪ੍ਰੇਮ ਕਰਦਾ ਹੈ, ਉਹਦਾ ਹੀ ਨਿਸਤਾਰਾ ਪਾਰ ਹੋਇਆ ਹੈ। ਹਰੀ ਦੇ ਨਾਲ ਸੇਵਕ ਭਾਵ ਧਾਰ ਕੇ ਰਹਿੰਦਾ ਹੈ, ਉਸਦਾ ਪਰਮੇਸ਼ਰ ਪਾਰ ਉਤਾਰਾ ਕਰ ਦਿੰਦਾ ਹੈ। ਚੌਪਈ ਤਿਸਕੇ ਅੰਤਰ ਹਰ ਲਿਵ ਲਾਗੇ, ਬਿਰਤੀ ਚੰਦ ਉਸੇ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਲਿਵ ਲੱਗਦੀ ਹੈ, ਬਿਰਤੀ ਲੱਗਦੀ ਹੈ। ਜਿਸਕੇ ਲਿਖਿਓ ਧੁਰਹੋਂ ਵੱਡ ਭਾਗੇ, ਕਹਿੰਦੇ ਧੁਰੋਂ ਹੀ ਵੱਡੇ ਭਾਗ ਲਿਖੇ ਹੁੰਦੇ। ਸ੍ਰੀ ਅਰਜਨ ਕੋ ਸਦਾ ਸਹਾਇਕ, ਇਸ ਕਰਕੇ ਗੁਰੂ ਅਰਜਨ ਦੇਵ ਜੀ ਵੱਡੇ ਭਾਗਾਂ ਵਾਲੇ, ਇਹਨਾਂ ਦੇ ਵਾਹਿਗੁਰੂ ਜੀ ਸਦਾ ਸਹਾਈ ਹਨ। ਹਰ ਕਰਤਾ ਜੋ ਸਭ ਜਗ ਨਾਇਕ, ਕਰਤਾਰ ਸਾਰੇ ਸੰਸਾਰ ਦਾ ਮਾਲਕ ਹੈ, ਤਿਸ ਕੀ ਤੂੰ ਕਿਆ ਕਰ ਹੈ ਵਕੀਲੀ। ਬਿਰਤੀ ਚੰਦ ਤੂੰ ਉਹ ਗੁਰੂ ਅਰਜਨ ਦੇਵ ਜੀ ਦੀ ਕੀ ਵਕੀਲੀ ਕਰੇਗਾ, ਕੀ ਚੁਗਲੀ ਕਰੇਗਾ, ਕੀ ਰਿਖਾ ਕਰੇਗਾ ਉਹਨਾਂ ਨਾਲ। ਜਿਸਕੇ ਹਰ ਲਿਵ ਲੱਗੀ ਰਸੀਲੀ, ਦੀ ਕਹਿੰਦੇ ਸੋਹਣੀ ਵਾਹਿਗੁਰੂ ਦੇ ਨਾਲ ਲਿਵ ਲੱਗੀ ਹੋਈ ਹੈ, ਸੁੰਦਰ ਬਿਰਤੀ ਲੱਗੀ ਹੋਈ ਹੈ। ਲਖਿਓ ਭਗਤ ਬਖਸ਼ਿਸ਼ ਭੀ ਤੁਰਤੇ। ਇਹ ਤਾਂ ਪਰਮੇਸ਼ਰ ਨੇ ਭਗਤ ਜਾਣ ਕੇ ਕਹਿੰਦੇ ਤੁਰਹੀ ਉਹਨਾਂ ਨੂੰ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਭਗਤ ਭੰਡਾਰ ਸੋ ਵਰਤੇ। ਇਸੇ ਕਰਕੇ ਅੰਮ੍ਰਿਤ ਰੂਪ ਜੋ ਭਗਤੀ ਦਾ ਭੰਡਾਰਾ ਹੈ ਵਾ ਵਰਤਣਗੇ ਤੇ ਵਰਤਾਉਣਗੇ ਸੰਗਤਾਂ। ਰੀਸ ਕਰੈ ਮੂਰਖ ਹੈ ਸੋਏ। ਪ੍ਰਿਥੀ ਚੰਦ ਜਿਹੜਾ ਉਹਨਾਂ ਦੀ ਬਰਾਬਰੀ ਕਰੂ ਨਾ ਉਹ ਤਾਂ ਮੂਰਖ ਹੋਵੇਗਾ। ਹਲਤ ਪਲਤ ਮੁਖ ਕਾਰੋ ਹੋਏ। ਮੂਰਖ ਦਾ ਲੋਕ ਪ੍ਰਲੋਕ ਦੇ ਵਿੱਚ ਮੂੰਹ ਕਾਲਾ ਹੋਊਗਾ। ਪ੍ਰੇ ਹਰ ਨਾਮ ਭਗਤ ਸੋ ਦਾਸ। ਵਾਹਿਗੁਰੂ ਦਾ ਨਾਮ ਪਿਆਰਾ ਹੈ ਉਹੀ ਵਾਹਿਗੁਰੂ ਦਾ ਭਗਤ ਹੈ ਉਹੀ ਅਸਲੀ ਸੇਵਕ ਹੈ। ਤਿੰਨ ਤੇ ਪਾਈਐ ਪ੍ਰਭੂ ਪ੍ਰਕਾਸ਼। ਜਿਹੜਾ ਵਾਹਿਗੁਰੂ ਦਾ ਦਾਸ ਜਾਂ ਭਗਤ ਹੈ ਉਹਨੇ ਦੇ ਪਾਸੋਂ ਪ੍ਰਭੂ ਦਾ ਪ੍ਰਕਾਸ਼ ਚਾਨਣ ਗਿਆਨ ਪਾਈਦਾ ਹੈ। ਨਿੰਦਕ ਕੇ ਕੁਛ ਹੱਥ ਨ ਆਵੇ। ਪ੍ਰਿਥੀ ਚੰਦ ਜਿਹੜੇ ਉਹਨਾਂ ਦੇ ਨਿੰਦਕ ਹੁੰਦੇ ਉਹਨਾਂ ਦੇ ਹੱਥ ਨਹੀਂ ਕੁਛ ਆਉਂਦਾ ਹੁੰਦਾ। ਸ਼ਾਰ ਪਰੈ ਸਿਰ ਫਿਰ ਪਛਤਾਵੇ। ਸਿਰ ਤੇ ਕਹਿੰਦੇ ਸਵਾਹੀ ਪੈਂਦੀ ਹੈ ਫਿਰ ਬੜਾ ਪਛਤਾਵਾ ਕਰਦੇ ਉਹ ਲੋਕ। ਜਿਸ ਕੇ ਉਰ ਵਰਤੈ ਲਿਵ ਹਰ ਕੀ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਲਿਵ ਵਰਤ ਲਈ ਬਿਰਤੀ ਲਿਵ ਲੱਗ ਲਈ ਹੈ। ਸੋ ਜਾਣੈ ਮਹਿਮਾ ਸਤਿਗੁਰ ਕੀ। ਪ੍ਰਿਥੀ ਚੰਦ ਸਤਿਗੁਰੂ ਦੀ ਮਹਿਮਾ ਜਾਣਦਾ ਤੂੰ ਕੀ ਜਾਣਨੀ ਹੈ। ਸ੍ਰੀ ਨਾਨਕ ਗੁਰ ਅੰਗਦ ਚੰਦ। ਪ੍ਰਿਥੀ ਚੰਦ ਸੋਭਾ ਵਾਲੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਬਾਅਦ ਚੰਦਰਮਾ ਵਾਂਗ ਹੈ ਸ਼ਾਨ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਜੀ। ਸ੍ਰੀ ਗੁਰੂ ਅਮਰਦਾਸ ਸੁਖ ਕੰਦ। ਜੇ ਤਾਂ ਸੋਭਾ ਵਾਲੇ ਗੁਰੂ ਅਮਰਦਾਸ ਜੋ ਸੁਖਾਂ ਦੇ ਕੰਧ ਬਦਲੀ ਸਨ। ਚਤੁਰਥ ਪੀੜੀ ਗੁਰਤਾ ਕੇਰੀ। ਸਾਡੇ ਤੱਕ ਜਿਹੜੀ ਚੌਥੀ ਪੀੜੀ ਹੈ ਗੁਰਤਾ ਗੱਦੀਰੀ। ਹਮ ਲੱਗ ਹੋਈ ਸਭ ਜੁਗ ਹੇਰੀ। ਸਾਡੇ ਤੱਕ ਕਹਿੰਦੇ ਚੌਥੀ ਪੀੜੀ ਹੋ ਗਈ ਸਾਰੇ ਸੰਸਾਰ ਨੇ ਦੇਖੀ ਹੈ ਤੇ ਤੂੰ ਵੀ ਦੇਖ ਰਿਹਾ। ਕਰੇ ਬਖੀਲੀ ਕਰਨ ਹੈ ਆਈ। ਇਕਲਾ ਪੁੱਤਰ ਪ੍ਰਿਥੀ ਚੰਦ ਜੀ ਨੇ ਵੀ ਇਹ ਗੁਰੂ ਘਰ ਦੇ ਨਾਲ ਵਕੀਲੀ ਕੀਤੀ ਈਰਖਿਆ ਕੀਤੀ ਉਹਦੇ ਹੱਥ ਵਿੱਚ ਇਹ ਗੁਰਤਾ ਗੱਦੀ ਨਹੀਂ ਆ ਸਕੀ ਹੈ। ਲਹਿਓ ਪਰਮ ਪਦ ਕਰ ਸੇਵਕਾਈ। ਜਿਹੜਾ ਸੇਵਾ ਕਰਨ ਵਾਲਾ ਉਸਨੇ ਜਿਹੜਾ ਪਰਮ ਪਦ ਪੂਜਾ ਉਹਦਾ ਗੁਰਤਾ ਗੱਦੀ ਦਾ ਲਿਆ ਹੈ। ਸੋ ਤੇਰੇ ਕਬ ਤੀਰ ਨ ਹੋਈ। ਉਹ ਜਿਹੜੀ ਗੁਰੂ ਘਰ ਦੀ ਸੇਵਾ ਮਨ ਲਾ ਕੇ ਕਰਨੀ ਸੀ ਉਹ ਤਾਂ ਤੇਰੇ ਨੇੜੇ ਨੀ ਹੋ ਸਕੀ। ਤੂੰ ਡੱਕਾ ਤੋੜਿਆ ਨੀ ਹੁਕਮੀ ਚਲਾਉਂਦਾ ਰਿਹਾ। ਭਰੇ ਗਰਭ ਸੋ ਮਤ ਛਲ ਭੋਈ। ਹੰਕਾਰ ਨਾਲ ਭਰਿਆ ਹੋਇਆ ਤੇਰੀ ਬੁੱਧੀ ਛਲ ਨਾਲ ਭਰੀ ਪਈ ਹੈ। ਹਮਕੋ ਤੈ ਅਲ ਪੱਗੇ ਪਛਾਣਾ। ਪ੍ਰਿਥੀ ਚੰਦ ਸਾਨੂੰ ਬਿਲਕੁਲ ਐਵੇਂ ਤੁਛ ਜੀ ਬੁੱਧੀ ਵਾਲਾ ਥੋੜੀ ਅਕਲ ਵਾਲਾ ਪਛਾਣਿਆ ਹੋਇਆ। ਆਪ ਕਰੇ ਛਲ ਮਾਨ ਮਹਾਨਾ। ਆਪ ਨੂੰ ਕਹਿੰਦੇ ਬੜਾ ਮਹਾਨ ਮੰਨਦਾ ਤੇ ਬੜੇ ਛਲ ਫਰੇਬ ਜੀ ਤੂੰ ਕੀਤੇ ਤੇ ਕਰੜੇ ਮਤ ਸਰ ਧਰ ਕਰ ਲੈ ਕਰ ਪਾਤੀ। ਦੇਖ ਲਾ ਪ੍ਰਿਥੀ ਚੰਦ ਈਰਖਾ ਰੱਖ ਕਰਕੇ ਧਾਰ ਕੇ ਤੇ ਲੈ ਕੇ ਛੋਟੇ ਭਰਾ ਦੀ ਚਿੱਠੀ। ਕਰੀ ਛਪਾਵਨ ਮਨ ਹੋ ਰਾਤੀ। ਆਪਣੇ ਕੋਲ ਹੀ ਲੁਕਾ ਕੇ ਰੱਖ ਲੈਣਾ ਕੀਤੀ ਜਿਵੇਂ ਛੋਟਾ ਭਰਾ ਤੇਰਾ ਕੋਈ ਬਹੁਤ ਵੱਡੀ ਬੈਰੀ ਹੁੰਦਾ ਹੈ। ਹਮ ਤੁਝ ਬੂਝ ਰਹੇ ਨਹਿ ਮਾਨੇ। ਇਹਨਾਂ ਪ੍ਰਿਥੀ ਚੰਦ ਤੈਨੂੰ ਬੁਲਾ ਕੇ ਅਸੀਂ ਪੁੱਛ ਰਹੇ ਤੂੰ ਗੱਲ ਹੀ ਨਹੀਂ ਮੰਨੀ ਹੈ। ਨਿਡਰ ਕੁਮਤ ਧਰ ਸਪਤ ਬਖਾਨੇ। ਸਾਡੇ ਕੋਲ ਨਿਡਰ ਜਾ ਹੋ ਕੇ ਖੋਟੀ ਮਤ ਧਾਰ ਕੇ ਸਾਡੇ ਚਰਨਾਂ ਦੀ ਵੀ ਸੌ ਤੂੰ ਕੈਦ ਦਿਖਾ ਲਈ। ਕੂਰ ਸਪਤ ਕੋ ਦੋਸ਼ ਨ ਮਾਨਾ। ਪ੍ਰਿਥੀ ਚੰਦ ਵੀ ਝੂਠੀ ਖਾਣ ਖਾਣ ਦਾ ਦੋਸ਼ ਲੱਗੂ ਪਾਪ ਲੱਗੂ ਨਹੀਂ ਮੰਨਿਆ ਤੂੰ ਬੜਾ ਮੋਟਾ। ਹਮ ਕੋ ਜਾਣਤ ਰਹੇ ਓ ਅਜਾਨਾ। ਉਦੋਂ ਦੀ ਸੁਰ ਸੰਧੀ ਸਾਨੂੰ ਉਦੋਂ ਤਾਂ ਤੂੰ ਅਣਜਾਣ ਹੀ ਜਾਣਦਾ ਰਿਹਾ ਬੇ ਸਮਝ ਹੀ ਸਮਝਦਾ ਰਿਹਾ। ਬਿਨਾ ਨਮਰਤਾ ਹੋਏ ਨ ਸੇਵਾ। ਪ੍ਰਿਥੀ ਚੰਦ ਜਿੰਨਾ ਚਿਰ ਮਨੁੱਖ ਦੇ ਅੰਦਰ ਨਿਮਰਤਾ ਨਹੀਂ ਹੁੰਦੀ ਉਨਾ ਚਿਰ ਗੁਰੂ ਘਰ ਦੀ ਸੇਵਾ ਨਹੀਂ ਹੋ ਸਕਦੀ। ਸੇਵਾ ਕਹਾ ਮਹਾ ਅਹਮੇਵਾ। ਸੇਵਾ ਤਾਂ ਕੀ ਕਰਨੀ ਸੀ ਤੂੰ ਤਾਂ ਸਗੋਂ ਕਹਿੰਦੇ ਗੁਰੂ ਘਰ ਵਿੱਚ ਚਮਕੇ ਤੇ ਬੜਾ ਹੰਕਾਰੀ ਬਣ ਗਿਆ ਹੰਕਾਰੀ ਧਾਰ ਲਿਆ ਹੈ। ਸ਼ਰਧਾ ਸਭ ਕੀ ਮੂਲ ਮਹਾਨੇ। ਜਿਹੜੀ ਸ਼ਰਧਾ ਧਾਰਨੀ ਇਹ ਸਭ ਦੀ ਕਹਿੰਦੇ ਮੁੱਢ ਹੁੰਦੀ ਜੜ ਹੁੰਦੀ। ਅੰਕੁਰ ਪ੍ਰੇਮ ਹੋਤ ਸੁਖਦਾਨੀ। ਸ਼ਰਧਾ ਰੂਪੀ ਜੜ ਹੁੰਦੀ ਉੱਥੇ ਕਹਿੰਦੇ ਪ੍ਰੇਮ ਜਿਹੜਾ ਸੁਖ ਦੇਣ ਵਾਲਾ ਅੰਕੁਰ ਵਾਂਗੂ ਫੁੱਟਿਆ ਦਾ ਪ੍ਰੇਮ ਪੈਦਾ ਹੋਇਆ ਹੁੰਦਾ ਹੈ। ਤੁਚ ਸੇਵਾ ਜਿਸ ਕੋ ਦਿੜ ਕਰਤਾ। ਇਸੇ ਤਰ੍ਹਾਂ ਕਹਿੰਦੇ ਜਿਹੜੀ ਸੇਵਾ ਹੈ ਇਹ ਕਹਿੰਦੇ ਛਿੱਲ ਹੈ ਉੱਪਰ ਜਿਹੜੀ ਇਹ ਸੇਵਾ ਰੂਪੀ ਜਿਹੜੀ ਛਿੱਲ ਜੀ ਇਹਨੂੰ ਮਜ਼ਬੂਤ ਕਰਦੀ ਹੈ। ਕਾਂਡ ਵੱਡੇ ਬੈਰਾਗ ਪ੍ਰਵਿਰਤਾ। ਇਸੇ ਤਰ੍ਹਾਂ ਜਿਹੜਾ ਬੈਰਾਗ ਧਾਰਨ ਕਰਨਾ ਬੜੇ ਬੜੇ ਕਹਿੰਦੇ ਇਹ ਕਾਂਡ ਟਾਣੇ ਹਨ ਫੈਲੇ ਹੋਏ ਫੁਲਾ। ਹਰ ਕਾ ਨਾਮ ਸੁਮਨ ਤੇ ਫੁੱਲਾ। ਵਾਹਿਗੁਰੂ ਦਾ ਜਿਹੜਾ ਨਾਮ ਦਾ ਜਾਪ ਹੈ ਸੋਹਣੇ ਫੁੱਲਾਂ ਕਰਕੇ ਫੁੱਲਿਆ। ਸਤ ਸੰਗਤ ਮਹਿ ਸ਼ੋਭਤ ਝੂਸਾ। ਜਿਹੜਾ ਫਿਰਸ਼ ਹੈ ਸਾਧ ਸੰਗਤ ਵਿੱਚ ਹੀ ਕਹਿੰਦੇ ਬੜਾ ਝੂਲਦਾ ਹੋਇਆ ਸੋਭਦਾ ਸਜਦਾ। ਦੈਵ ਸੰਪਦਾ ਗੁਣ ਜੇ ਅਨੇਕਾ। ਜਿਹੜੇ ਕਹਿੰਦੇ ਦੈਵੀ ਸੰਪਦਾ ਵਾਲੇ ਅਨੇਕਾਂ ਗੁਣ ਹਨ। ਗੁਣ ਦਲ ਕਲਿਤ ਸੋ ਬਲਤ ਵਿਵੇਕਾ। ਇਹ ਵਿਚਾਰ ਤੋਂ ਆ ਲੈ ਕੇ ਜਿੰਨੇ ਸੁੰਦਰ ਗੁਣ ਹੈ ਸਾਰਿਆਂ ਨਾਲੇ ਦਰਖਤ ਕਹਿੰਦੇ ਅਵੇੜਤ ਹੈ ਘਿਰਿਆ ਹੋਇਆ ਹੈ। ਆਤਮ ਗਿਆਨ ਲੱਗਿਓ ਫਲ ਸੁੰਦਰ। ਇਸ ਵਿਰਸ਼ ਨੂੰ ਆਤਮਾ ਦਾ ਗਿਆਨ ਰੂਪੀ ਸੋਹਣਾ ਫਲ ਲੱਗਿਆ ਹੈ। ਅਤ ਆਨੰਦ ਰਸ ਜਿਸ ਕੇ ਅੰਦਰ। ਜਿਹੜਾ ਅਤਿ ਆਨੰਦ ਹੈ ਇਹੀ ਜਿਸ ਦੇ ਅੰਦਰ ਰਸ ਹੈ। ਕੋਟ ਕਲਪ ਤਾਰ ਹੋਏ ਨਾ ਪਟੰਤਰ। ਜਿਹੜਾ ਵਿਰਸ਼ ਹੈ ਨਾ ਕਹਿੰਦੇ ਉਹਦੇ ਸੁਧਰ ਕਰੋੜਾਂ ਕਲਪ ਵਿਰਸ਼ ਵੀ ਨਹੀਂ ਹੋ ਸਕਦੇ। ਪ੍ਰਭੂ ਕਿਰਪਾ ਤੇ ਲਾਹੈ ਸੁਵੰਤਰ। ਇਹੋ ਜਿਹਾ ਜਿਹੜਾ ਵਿਰਸ਼ ਹੈ ਪਰਮੇਸ਼ਰ ਦੀ ਕਿਰਪਾ ਕਰਕੇ ਮਨੁੱਖ ਆਪਣੇ ਹਿਰਦੇ ਅੰਦਰ ਹੀ ਪ੍ਰਾਪਤ ਕਰ ਲੈਂਦਾ ਹੈ। ਕਿਉਂ ਤਰਫਤ ਆਪ ਦੁੱਖ ਕੋ ਪਾਏ। ਪ੍ਰਤੀ ਚੰਦ ਕਿਉਂ ਹੁਣ ਦੁੱਖ ਪਾ ਪਾ ਕੇ ਤੂੰ ਤੜਫਦਾ ਹੈ। ਬਿਨਾ ਭਾਗ ਤੇ ਹੱਥ ਨ ਆਏ। ਹਾਂ ਚੰਗੇ ਭਾਗ ਨੀ ਬਿਨਾ ਭਾਗਾਂ ਤੋਂ ਇਹ ਵਸਤੂ ਹੱਥ ਵਿੱਚ ਨਹੀਂ ਆ ਸਕਦੀ। ਆਪ ਭੀ ਰਹੋ ਅਨੁਸਾਰ ਸਦੀਵਾ। ਕਹਿੰਦੇ ਮੌਕਾ ਹੈ ਆਪਣੇ ਭਰਾ ਦੇ ਅਨੁਸਾਰ ਹੁਣ ਵੀ ਤੂੰ ਅਨੁਸਾਰੀ ਹੋ ਕੇ ਰਹਿ ਪਾ। ਹਰ ਹੰਕਾਰ ਹੋ ਮਨ ਨੀਵਾ। ਹੰਕਾਰ ਨੂੰ ਨਾਸ਼ ਕਰਕੇ ਮਨ ਵਿੱਚ ਨੀਵਾ ਹੋ ਜਾ, ਨਿਮਰਤਾ ਧਾਰਨ ਕਰ ਲੈ। ਇਤਿਆਦਿਕ ਪ੍ਰਿਥੀਆ ਸਮਝਾਏ। ਇਸ ਤੋਂ ਹਾਲ ਲੈ ਕੇ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਦ ਕਰਨ ਤੇ ਬਹੁ ਬਰ ਜਾਏਵ। ਝਗੜਾ ਕਰਨ ਤੋਂ ਬਹੁਤ ਇਹਨੂੰ ਬਰਜਿਆ ਰੋਕਿਆ ਵੀ ਪੁੱਤਰ ਨਾ ਝਗੜਾ ਕਰ, ਨਾ ਤਪ, ਨਾ ਤੂੰ ਈਰਖਾ ਕਰ, ਨਾ ਧੰਦਾ ਹੰਕਾਰ ਕਰ, ਕੁਛ ਨਹੀਂ ਹਾਸਲ ਹੋਣਾ ਹੈ। ਪਰ ਉਹ ਜਿੱਥੇ ਪੱਥਰ ਹੈ ਉੱਥੇ ਪਾਣੀ ਦਾ ਅਸਰ ਨਹੀਂ ਨਾ ਹੁੰਦਾ ਹੈ। ਇਸ ਤਰ੍ਹਾਂ ਇਹ ਪ੍ਰਿਥੀ ਚੰਦ ਪੁੱਤਰ ਦਿਲ ਵਰਗਾ ਹੈ। ਹੁਣ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਇਹਦੇ 'ਤੇ ਕੋਈ ਅਸਰ ਨਹੀਂ ਹੋਇਆ ਉਪਦੇਸ਼, ਸਗੋਂ ਜੋ ਕੁਛ ਇਹਨੇ ਅੱਗੋਂ ਹੰਕਾਰ ਵਿੱਚ ਆ ਕੇ ਪੁੱਠਾ ਸਿੱਧਾ ਬੋਲਿਆ। ਕਵੀ ਸੰਤੋਖ ਸਿੰਘ ਜੀ ਨੇ ਉਸੇ ਤਾਂ ਹੂਬ ਹੂਬ ਲੱਥਾ ਕੀਤਾ ਹੈ। ਸੋ ਜਿਵੇਂ ਵੀ ਉਹ ਪ੍ਰਸੰਗ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗਾ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਅਬ ਭੀ ਰਹੋ ਅਨੁਸਾਰ ਸਦੀਵਾ। ਹਰ ਹੰਕਾਰ ਹੋ ਮਨ ਨੀਵਾ। ਇਤਿਆਦਿਕ ਪ੍ਰਿਥੀਆ ਸਮਝਾਏਵ। ਬਾਦ ਕਰਨ ਤੇ ਬਹੁ ਬਰ ਜਾਏਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇ, ਹੇ ਗੋਵਿੰਦ ਹੇ ਗੁਣ ਨਿਧਾਨ, ਸੰਕੇ ਸਭਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਕੀ ਖੋਜ, ਨਾਨਕ ਦੀ ਜੈ ਨਾਮ ਰਾਮ ਰੱਖੋ ਹੀ ਪਰੋ ਆਏ ਪ੍ਰਭ ਗੁਣਾਂਗਤੀ ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰਪਾਰੇ ਉਤਾਰ